ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਸਵਈਆ ਬਰ ਆਨਨ ਤੇ ਬਰ ਦੇਹ ਗੁਰੂ ਬਰ ਗ੍ਰੰਥ ਸਪੂਰਨ ਹੋਏ ਅਬੈ ਬਲ ਜਾਏ ਕਵੀ ਤੁਮਰੋ ਬਲ ਪਾਏ ਕਰੋ ਕਵਿਤਾ ਸ਼ੁਭ ਛੰਦ ਸਭੈ ਬਰ ਆਨਨ ਤੇ ਬਰ ਦੇਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਬੇਨਤੀ ਕਿਰਪਾ ਨਾਲ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ। ਜੁਗੋ ਜੁਗ ਅਟਲ ਸ਼ਬਰ ਸ਼ਤਰ ਅਤੇ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਝ ਸਮਾਂ ਸੱਚ ਕੀ ਬਾਣੀ ਦਾ ਜਾਪ ਪਾਠ ਅਤੇ ਸੰਗੀਤ ਦੇ ਨਿਯਮਾਂ ਵਿੱਚ ਸੱਚ ਕੀ ਬਾਣੀ ਲਈ ਸੋਹਣਾ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਸੰਗਤ ਰੂਪ ਵਿੱਚ ਜੁੜ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਲਿਖਿਆ ਹੈ, ਉਹਨੂੰ ਲੜੀਵਾਰ ਰੂਪ ਵਿੱਚ ਹੀ ਪੜ੍ਹ ਸੁਣ ਰਹੇ ਹਾਂ ਅਤੇ ਨਾਲ ਹੀ ਮਹਾਨ ਹਲਾਹਾ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਹਰਦਿਆਲ ਪੰਡਿਤ ਨੂੰ ਅਸਲੀ ਜਿਹੜਾ ਲੋਕ ਪ੍ਰਲੋਕ ਵਿੱਚ ਸਾਥ ਦੇਣ ਵਾਲਾ ਸਭ ਗੁਣਾਂ ਦਾ ਜਨੇਊ ਹੈ ਜਾਂ ਗਿਆਨ ਰੂਪੀ ਜਨੇਊ ਹੈ ਉਹ ਦੱਸਿਆ ਅਤੇ ਧਾਰਨ ਵੀ ਕਰਵਾਇਆ। ਯੋਗੀ ਨੇ ਉਹਦੇ ਜਨੇਊ ਵੀ ਗਿਆਨ ਦੀ ਵੀ ਬਖਸ਼ਿਸ਼ ਕਰ ਦਿੱਤੀ। ਇਸੇ ਤਰ੍ਹਾਂ ਜਿਹੜੇ ਸਭ ਗੁਣ ਹੈ ਉਹ ਵੀ ਆਪ ਜੀ ਨੇ ਇਹਨੂੰ ਦੇ ਦਿੱਤੇ ਨੇ। ਬਾਕੀ ਜਿਹੜਾ ਕੋਈ ਬਾਹਰਲਾ ਧਾਗਿਆਂ ਦਾ ਚਨੇਊ ਜਿਹਾ ਬਣਾ ਕੇ ਗਲ ਵਿੱਚ ਪਾ ਦਿੰਦੇ ਉਹਦਾ ਗੁਰੂ ਮਹਾਰਾਜ ਚੰਗੀ ਤਰ੍ਹਾਂ ਖੰਡਨ ਕਰ ਦਿੱਤਾ ਵੀ ਇਹਦਾ ਕੋਈ ਬਹੁਤਾ ਲਾਭ ਤਾਂ ਹੈ ਨਹੀਂ ਹੈ, ਇਹ ਪਾਪ ਹੋ ਕੇ ਜੇ ਮਨੁੱਖ ਮਾੜੇ ਕਰਮ ਕਰੀ ਜਾਏ, ਛਲ ਫਰੇਬ ਕਰੀ ਜਾਏ, ਫਿਰ ਕੋਈ ਸੋਭ ਨਹੀਂ ਕਿ ਚੰਗਾ ਲਾਭਦਾਈ ਹੈ। ਅਸਲ ਤਾਂ ਜਿਹੜੇ ਸ਼ੋਭ ਕਰਮ ਕਰਨੇ ਹੈ, ਸ਼ੋਭ ਗੁਣ ਧਾਰਨੇ ਹਨ, ਇਹ ਸ਼ੋਭ ਗੁਣਾਂ ਦਾ ਜਿਹੜਾ ਜਨੇਊ ਹੈ ਪਹਿਨਣਾ ਚਾਹੀਦਾ ਹੈ, ਸ਼ੋਭ ਗੁਣਾਂ ਦੇ ਸਹਿਤ ਹਮੇਸ਼ਾ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨ ਹੈ ਇਹ ਵੀ ਅਸਲੀ ਸੱਚਾ ਸੁੱਚਾ ਜਨੇਊ ਹੈ, ਇਹ ਵੀ ਧਾਰਨ ਯੋਗ, ਇਹ ਵੀ ਗ੍ਰਹਿਣ ਕਰਨ ਯੋਗ ਹੈ, ਜਿਹਦੇ ਨਾਲ ਜੀਵਨ ਯਾਤਰਾ ਸਫਲੀ ਹੁੰਦੀ ਹੈ, ਲੋਕ ਪਰਲੋਕ ਸੁਖੀ ਸਹੇਲਾ ਬਣਦਾ ਹੈ। ਇਹ ਤਾਂ ਬਗੈਰ ਗੁਰੂ ਮਹਾਰਾਜ ਨੇ ਕਿਹਾ ਵੀ ਜੇ ਅਕਲ ਵਿੱਚ ਤਾਗਾ ਜਾ ਪਾ ਕੇ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ, ਪੈਨਾਮੀਆਂ, ਰਾਤ ਦਿਨ ਜੀ ਨਾਲ ਤਗ ਕਪਾਹ ਕਤੀਆ ਬਾਹਮਣ ਵੱਟੇ ਆਏ, ਕੋਈ ਬਕਰਾ ਰਿਣ ਖਾਇਆ ਸਭ ਕੋ ਆਖੇ ਪਾਏ, ਇਹ ਕਰ ਕਰਾ ਲਏ ਅਤੇ ਫਿਰ ਕੀ ਲਾਭ ਹੈ ਜੇ ਇਹੀ ਕੁਛ ਕਰਨਾ ਹੈ। ਗਾਗਾ ਜਾ ਪਾ ਕੇ ਬੱਕਰਾ ਜਾ ਰਿੰਨ ਕੇ ਖਾ ਪੀ ਲਿਆ, ਲੋਕ ਦਿਖਾਵਾ ਜਾ ਕਰ ਲਿਆ, ਸਾਰਿਆਂ ਨੇ ਖਾ ਪੀ ਕੇ ਕਹਿਦਾ ਵੀ ਫਲਾਨੇ ਦੇ ਬੱਚੇ ਨੇ ਅੱਜ ਵੀ ਧਰਮ ਧਾਰਨ ਕੀਤਾ, ਉਹਨੇ ਜਨੇਊ ਪਹਿਨਿਆ ਹੈ, ਜੋ ਜਿਹੜਾ ਪਵਾਇਆ ਸੀ ਪੁਰਾਣਾ ਜਿਹਾ ਹੋ ਜਾਂਦਾ ਫਿਰ ਸੁੱਟ ਦਿੰਦਾ, ਹੋਰ ਨਵਾਂ ਪਾ ਲੈਂਦੇ। ਮਹਾਰਾਜ ਕਹਿੰਦੇ ਜੇ ਸਭ ਗੁਣਾਂ ਦਾ ਜਿਹੜਾ ਜਨੇਊ ਹੈ ਤਗ ਹੈ ਇਹ ਨਹੀਂ ਟੁੱਟਦਾ, ਸਗੁਣ ਧਾਰ ਇੱਕ ਵਾਰੀ ਅੰਦਰ ਵਸ ਜਾਣ, ਉਹ ਨਹੀਂ ਇੱਧਰ ਉੱਧਰ ਹੁੰਦੇ। ਜੇ ਇਹਦੇ ਵਿੱਚ ਪੂਰਾ ਬਲ ਹੋਵੇ, ਸ਼ੋਭ ਗੁਣ ਪੂਰੇ ਅੰਦਰ ਵਸਾਏ ਹੋਣ, ਧਾਰਨ ਕੀਤੇ ਹੋਣ, ਫਿਰ ਜ਼ਿੰਦਗੀ ਦਾ ਸਾਥ ਦਿੰਦੇ ਸਭ ਗੁਣ। ਇੱਥੇ ਵੀ ਸੋਭਾ ਜੈ ਜੈਕਾਰ, ਸਭ ਗੁਣਾਂ ਦੇ ਸਦਕੇ ਅੱਗੇ ਵੀ ਰੇਰੇ ਦਰਗਾਹ ਕਹਿਣ ਕੋ ਆਓ ਬੈਠ ਆਦਰ ਸਵਦੇਵ ਵਾਲੀ ਗੱਲ ਬਣਦੀ ਹੈ। ਇਸ ਤਰ੍ਹਾਂ ਆਪ ਜੀ ਨੇ ਜਿਵੇਂ ਉਸਨੂੰ ਨਿਹਾਲ ਕੀਤਾ, ਸਾਰਾ ਪ੍ਰਸੰਗ ਆਪਾਂ ਵਿਸਥਾਰ ਨਾਲ ਸੁਣਿਆ ਸੀ, ਜਿਵੇਂ ਅੱਗੇ ਪ੍ਰਸੰਗ ਆ ਰਿਹਾ ਉਹ ਸਾਰੇ ਮਨ ਚਿਤ ਲਾ ਕੇ ਆਪਾਂ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਬਾਰ ਆਨਨ ਤੇ ਬਾਰ ਦੇ ਹੋ ਗੁਰੂ, ਇਤਿਹਾਸ ਰਚਨ ਤੋਂ ਪ੍ਰਸੰਗ ਕਹਿਣ ਤੋਂ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਅਰਦਾਸ ਦੇ ਵਿੱਚ ਜਾਚਨਾ ਕਰ ਰਹੇ ਆ, ਮੰਗ ਕਰ ਰਹੇ ਹਨ ਕਿ ਕਹਿ ਰਿਹਾ ਪਰ ਆਨੰਦ ਤੇ ਵਰ ਦੇਹੋ ਗੁਰੂ, ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਸ੍ਰੇਸ਼ਟ ਮੁਖ ਤੋਂ ਮੈਂ ਕਵੀ ਨੂੰ ਸ੍ਰੇਸ਼ਟ ਜਿਹੜਾ ਉਹ ਵਰ ਹੈ ਉਹ ਦੇ ਦੇਣਾ ਕਰੋ ਜੀ। ਵਰ ਗ੍ਰੰਥ ਸਪੂਰਨ ਹੋਏ ਅਬ, ਇਸ ਕਰਕੇ ਮਹਾਰਾਜ ਜਿਹੜਾ ਨਾਨਕ ਪ੍ਰਕਾਸ਼ ਨਾਮ ਦਾ ਗ੍ਰੰਥ ਮੈਂ ਸ਼ੁਰੂ ਕੀਤਾ ਹੈ ਨਾ, ਬੜਾ ਵਰਕੀਏ ਸ੍ਰੇਸ਼ਟ, ਇਹ ਹੁਣੇ ਹੀ ਛੇਤੀ ਸੰਪੂਰਨ ਹੋ ਜਾਏ, ਭਾਵ ਜਲਦੀ ਹੀ ਪੂਰਾ ਹੋ ਜਾਵੇ ਇਹ ਸ੍ਰੇਸ਼ਟ ਗ੍ਰੰਥ। ਵਰਨਾ ਜੋ ਇਹ ਮਨ ਭਾਉਂਦਾ ਗ੍ਰੰਥ ਹੈ, ਮੇਰੇ ਮਨ ਨੂੰ ਵੀ ਚੰਗਾ ਲੱਗ ਰਿਹਾ ਹੈ ਅਤੇ ਜਿਹੜੇ ਪੜ੍ਹਨਗੇ ਉਹਨਾਂ ਦੇ ਮਨ ਨੂੰ ਵੀ ਇਹ ਭਾਵੇਗਾ। ਉਹ ਜਿਹੜਾ ਮੇਰੇ ਮਨ ਨੂੰ ਭਾਉਂਦਾ ਇਹ ਗ੍ਰੰਥ ਹੈ ਨਾਨਕ ਪ੍ਰਕਾਸ਼ ਦਾ, ਇਹ ਹੁਣੇ ਮਹਾਰਾਜ ਪੂਰਾ ਹੋ ਜਾਵੇ, ਛੇਤੀ ਪੂਰਾ ਹੋ ਜਾਵੇ ਆਪਣੇ ਸ੍ਰੇਸ਼ਟ ਮੁਖ ਤੋਂ ਮੈਂ ਕਵੀ ਨੂੰ ਆਪ ਐਸਾ ਵਰ ਦੇ ਦੇਵੋ ਜੀ। ਬਲ ਜਾਏ ਕਵੀ ਤੁਮਰੋ ਬਲ ਪਾਏ, ਕਵੀ ਸੰਤੋਖ ਸਿੰਘ ਬਲਹਾਰ ਜਾ ਰਿਹਾ ਹੈ ਕਿਉਂਕਿ ਹੇ ਗੁਰੂ ਨਾਨਕ ਸਾਹਿਬ ਜੀ ਤੁਹਾਡਾ ਬਲ ਪਾ ਕੇ ਕਰੋ ਕਵਿਤਾ ਸੁਭ ਛੰਦ ਸਭੈ, ਸਾਰੀ ਜਿਹੜੀ ਕਵਿਤਾ ਚੰਗੇ ਛੰਦਾਂ ਨਾਲ ਮੈਂ ਮਾਰਾ ਰਚਨਾ ਕਰਾਂ, ਇਹ ਤੁਹਾਡੇ ਬਲ ਪਾ ਕੇ ਸੋਹਣੀ ਕਵਿਤਾ ਮੈਂ ਰਚਨਾ ਕਰਾਂਗਾ, ਇਸ ਕਰਕੇ ਮੈਨੂੰ ਬਲ ਬਖਸ਼ੋ ਜੀ। ਬਲਹੀਨ ਕਰੋ ਬਿਗਨਾ ਸਭ ਹੀ ਬਾਕੀ ਹੈ ਗੁਰੂ ਨਾਨਕ ਸਾਹਿਬ ਜੀ, ਇਹ ਗ੍ਰੰਥ ਦੇਵ ਜਿਹੜੇ ਕੋਈ ਵਿਘਨ ਪੈਣ ਵਾਲੇ ਹਨ, ਸਾਰੇ ਵਿਘਨਾਂ ਨੂੰ ਤੁਸੀਂ ਬਲ ਤੋਂ ਰਹਿਤ ਕਰ ਦਿਓ, ਸਾਰੇ ਵਿਘਨ ਨਾਸ ਕਰ ਦਿਓ ਮੇਰੇ। ਗੁਰ ਕੀਰਤ ਗ੍ਰੰਥ ਸੋ ਹੋਏ ਸਭ ਤਬੈ, ਇਸ ਕਰਕੇ ਗੁਰੂ ਦੀ ਮਹਿਮਾ ਵਡਿਆਈ ਦਾ ਇਹ ਜਿਹੜਾ ਗ੍ਰੰਥ ਹੈ ਤਦੋਂ ਇਹ ਪੂਰਾ ਹੋ ਜਾਏਗਾ। ਵਿਘਨਾਤਮ ਰੂਪ ਅਮਾਵਸ ਕੋ, ਜਿਹੜੇ ਵਿਘਨਾ ਰੂਪੀ ਮੱਸਿਆ ਦਾ ਹਨੇਰਾ ਰੂਪ ਹੈ, ਇਹ ਵਿਘਨਾ ਰੂਪ ਜਿਹੜੇ ਮੱਸਿਆ ਦੀ ਰਾਤ ਵਾਂਗ ਹਨੇਰੇ ਸਹਿਤ ਹੈ। ਇਹ ਗ੍ਰੰਥ ਦੁਤੀ ਦੁੱਤ ਚੰਦ ਫਬੈ, ਉਹ ਵਿਘਨਾ ਰੂਪੀ ਮੱਸਿਆ ਦੇ ਹਨੇਰੇ ਨੂੰ ਮਹਾਰਾਜ ਇਹ ਦੂਰ ਕਰਨ ਵਾਸਤੇ ਜਿਹੜਾ ਨਾਨਕ ਪ੍ਰਕਾਸ਼ ਨਾਮ ਦਾ ਗ੍ਰੰਥ ਹੈ, ਜਿਵੇਂ ਚਾਨਣੇ ਪਖ ਦੀ ਦੂਜ ਚਿਤ ਦਾ ਚੰਦਰਮਾ ਹੁੰਦਾ ਹੈ, ਉਹਨੂੰ ਸਾਰੇ ਨਮਸਕਾਰਾ ਕਰਦੇ ਹੁੰਦੇ ਹੈ, ਚੰਗਾ ਸਮਝ ਕੇ ਵੀ ਕਲੰਕ ਤੋਂ ਰਹਿਤ ਹੈ। ਇਸ ਤਰ੍ਹਾਂ ਮਹਾਰਾਜ ਦੂਜ ਦੇ ਚੰਦਰਮਾ ਵਾਂਗੂ ਮਹਾਰਾਜ ਸਜੇ ਪਵੇ, ਸਾਰਿਆਂ ਵਿੱਚ ਸਤਿਕਾਰਯੋਗ ਹੋਵੇ, ਸਾਰੇ ਗ੍ਰੰਥ ਨੂੰ ਸੀਸ ਝੁਕਾਉਣ ਜੀ, ਸਤ ਯਥਾਰਥ ਸਤਿਕਾਰ ਦੇਣ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਤੇਹ ਪਾਛੇ ਸ੍ਰੀ ਸਤਿਗੁਰੂ। ਇਸ ਤਰ੍ਹਾਂ ਹਰਦਿਆਲ ਪੰਡਿਤ ਨੂੰ ਗਿਆਨ ਦਾ ਸਭ ਗੁਣਾਂ ਦਾ ਜਨੇਊ ਦੇ ਕੇ ਤੇ ਪੁਆ ਕੇ ਉਸ ਤੋਂ ਬਾਅਦ ਸ਼ੋਭਾ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰ ਬਹ ਆਪਣ ਦੁਰਾਵ, ਆਪਣੇ ਆਪ ਨੂੰ ਕਹਿੰਦੇ ਜ਼ਿਆਦਾ ਹੀ ਗੁਪਤ ਕਰ ਲਿਆ, ਲੁਕਾਸ਼ਰਾ ਲਿਆ ਹੈ। ਮਤ ਸੁਭਾਵ ਆਨੰਦ ਮਹਿ, ਕਹਿੰਦੇ ਜਿਹੜਾ ਸੁਭਾਅ ਹੈ ਉਹ ਜਿਵੇਂ ਕੋਈ ਮਸਤ ਜਿਹੇ ਹੁੰਦੇ ਹੈ ਨਾ, ਦਵਾਨੇ ਦਵਾਨੇ ਜਿਹੇ ਹੁੰਦੇ ਹੈ, ਇਸ ਤਰ੍ਹਾਂ ਮਸਤਾਨਿਆਂ ਵਾਲਾ ਜਿਹੜਾ ਸੁਭਾਅ ਜਿਹਾ ਬਣਾ ਲਿਆ, ਇਹ ਹਮੇਸ਼ਾ ਕਹਿੰਦੇ ਆਪ ਆਨੰਦ ਵਿੱਚ ਹੀ ਰਹਿੰਦੇ। ਕਰ ਹੈ ਨਾ ਕਛੂ ਲਖਾਵ, ਬਿਲਕੁਲ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਵੀ ਜਿਣਾਉਣਾ ਨਹੀਂ ਕਰ ਰਹੇ ਹਨ ਵੀ ਅਸੀਂ ਪਰਮੇਸ਼ਰ ਰੂਪ ਹਾਂ। ਚੌਪਈ ਉਦਾਸੀਨ ਬ੍ਰਿਤ ਰਹਿ ਅਰੂਢਾ, ਹਮੇਸ਼ਾ ਜਿਹੜੀ ਉਦਾਸੀਨ ਵਾਲੀ ਬਿਰਤੀ ਹੈ, ਉਪਰਾਮਤਾ ਵਾਲੀ ਬਿਰਤੀ, ਉਹਦੇ ਵਿੱਚ ਹੀ ਇਸਤ ਰਹਿੰਦੇ ਆ, ਟਿੱਕੇ ਰਹਿੰਦੇ ਹਾਂ। ਜਾਂ ਤੇ ਲੱਖ ਨਾ ਸਕਹਿ ਨਰ ਮੂਢਾ, ਇਸ ਕਰਕੇ ਜਿਹੜੇ ਮੂਰਖ ਲੋਕ ਗੁਰੂ ਨਾਨਕ ਸਾਹਿਬ ਨੂੰ ਜਾਣ ਨਹੀਂ ਸਕਦੇ ਵੀ ਇਹ ਬਹੁਤ ਮਹਾਨ ਹਨ। ਹਿਰਨ ਹੇਤ ਨ ਖੋਲਹਿ ਨੈਨਾ, ਕੋਈ ਆਈ ਜਾਏ ਜਾਈ ਜਾਏ, ਗੁਰੂ ਨਾਨਕ ਸਾਹਿਬ ਜੀ ਕਿਸੇ ਨੂੰ ਦੇਖਣ ਵਾਸਤੇ ਆਪਣੇ ਨੇਤਰ ਹੀ ਨਹੀਂ ਕਦੇ ਖੋਲਦੇ। ਚੰਚਲ ਅਦਰ ਨ ਕਰ ਹਿਤ ਬੈਨਾ, ਇਸੇ ਤਰ੍ਹਾਂ ਕਿਸੇ ਨੂੰ ਬਚਨ ਕਹਿਣ ਵਾਸਤੇ ਜਿਹੜੇ ਆਪਣੇ ਹੋਠ ਹਨ ਉਹਨਾਂ ਨੂੰ ਨਹੀਂ ਚੰਚਲ ਕਰਦੇ, ਆਹ ਕੋਈ ਬਚਨ ਕਹਿਣ ਵਾਸਤੇ ਕੋਈ ਆਪਣੇ ਮੁੱਖ ਤੋਂ ਜਿਹੜੇ ਆ ਬੁੱਲ ਵਗੈਰਾ ਹੋਠ ਹੈ ਉਹ ਨਹੀਂ ਹਿਲਾਉਂਦੇ ਚਲਾਉਂਦੇ ਹਨ, ਗੱਲ ਹੀ ਨਹੀਂ ਕਰਦੇ ਹਨ। ਸਹਿਜ ਸੁਭਾਇਕ ਕਿਰਿਆ ਰਖੀ ਕੇ, ਬਾਕੀ ਜਿਹੜੀਆਂ ਗਿਆਨ ਇੰਦਰੀਆਂ ਦੀ ਕਿਰਿਆ ਹੈ, ਕਹਿੰਦੇ ਸੁਤੇ ਸੁਭਾਅ ਸਹਿਜੇ ਹੀ, ਹੋਏ ਤਾਂ ਹੋਏ ਨਤ ਥਿਰ ਬਿਦ ਨੀਕੇ, ਕਹਿੰਦੇ ਹੋਈ ਜਾਵੇ ਹੋਈ ਜਾਏ, ਨਹੀਂ ਤਾਂ ਚੰਗੇ ਤਰ੍ਹਾਂ ਜਿਹੜੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਉਹ ਟਿੱਕੀਆਂ ਰਹਿੰਦੀਆਂ ਹਨ। ਅੰਤਰਮੁਖੀ ਬਿਤ ਦਿਨ ਰਹਿਣਾ, ਮਨ ਦੀ ਜਿਹੜੀ ਬਿਰਤੀ ਹੈ ਦਿਨੇ ਰਾਤ ਅੰਤਰਮੁਖੀ ਰੱਖਦੇ ਹਨ। ਕਰ ਰਾਖੀ ਸ੍ਰੀ ਪੰਕਜ ਨੈਨਾ, ਜੋ ਕਵਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਨੇ ਮਨ ਦੀ ਬਿਰਤੀ ਅੰਤਰਮੁਖ ਕਰ ਰੱਖੀ ਹੋਈ ਹੈ, ਬਾਹਰ ਸੰਸਾਰ ਵੱਲ ਨਹੀਂ ਤੱਕਦੇ ਨਹੀਂ, ਅੰਦਰ ਹੀ ਬਸ ਸਵੈ ਸਰੂਪ ਜੁੜੇ ਹੋਏ ਸਵੈ ਸਰੂਪ ਦੇ ਦਰਸ਼ਨ ਕਰੀ ਜਾਂਦੇ ਹਨ। ਜਗਤ ਅਸਾਰ ਖੇਲ ਜਿਵ ਸਿਸਕੀ, ਸੰਸਾਰ ਨੂੰ ਕਹਿੰਦੇ ਅਸਤ ਜਾਣਿਆ ਝੂਠਾ ਜਾਣਿਆ ਹੈ, ਜਿਵੇਂ ਬੱਚਿਆਂ ਦੀ ਆ ਖੇਡ ਜਿਹੀ ਹੁੰਦੀ ਹੈ, ਢੇਰੀਆਂ ਜਿਹੀਆਂ ਬਣਾ ਲੈਂਦੇ, ਫਿਰ ਸ਼ਾਮ ਨੂੰ ਉਹ ਢਾਟ ਹੋ ਜਾਂਦੇ ਆਪੇ ਹੀ, ਇਸ ਤਰ੍ਹਾਂ ਸੰਸਾਰ ਦੇ ਖੇਲ ਨੂੰ ਝੂਠਾ ਜਾਣਿਆ, ਜਿਵੇਂ ਬੱਚਿਆਂ ਦੀ ਖੇਲ ਹੁੰਦੀ ਢੇਰੀਆਂ ਬਣਾਉਣ ਦੀ ਤੇ ਢਾਣ ਦੀ। ਆਸ ਲੱਖ ਕਰ ਹੈ ਨਕਾਂਖਾ ਕਿਸ ਕੀ। ਇਸ ਤਰ੍ਹਾਂ ਜਾਣ ਕੇ ਕਿਸੇ ਤਰ੍ਹਾਂ ਦੀ ਜਿਹੜੀ ਉਹ ਕਾਂਖਾ ਇੱਛਾ ਨਹੀਂ ਕਰਦੇ ਵੀ ਆਹ ਕਰੀਏ ਉਹ ਕਰੀਏ। ਨਰ ਨਾਰੀ ਭਾਖ ਹੈ ਅਸ ਰੀਤੀ। ਇਸ ਤਰ੍ਹਾਂ ਦੀ ਰੀਤੀ ਦੀ ਦੇਖ ਕੇ ਜਿੰਨੇ ਰਾਏ ਭੋਈ ਦੀ ਤਲੁੰਡੇ ਦੀ ਮਾਈ ਭਾਈ ਉਹ ਆਪੋ ਵਿੱਚ ਇੱਕ ਦੂਸਰੇ ਨੇ ਉਹ ਕਹਿੰਦੇ ਕਾਲੂ ਸੁਤਕੀ ਮਤ ਬਿਪਰੀਤੀ। ਜਿਹੜਾ ਬਾਬਾ ਕਾਲੂ ਦਾ ਸਪੁੱਤਰ ਗੁਰੂ ਨਾਨਕ ਸਾਹਿਬ ਸੀ ਉਹ ਤੀਤਾ ਕਲਮਤ ਕਹਿੰਦੇ ਉਲਟੀ ਪੁਲਟੀ ਹੋ ਗਈ। ਆਗੇ ਕਹਿਤ ਬੈਨ ਗੁਣਸਾਲੀ। ਪਹਿਲਾਂ ਤਾਂ ਵੀ ਕਾਲੂ ਦੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੀ ਉਹ ਬੜੇ ਗੁਣਾਂ ਦੇ ਘਰ ਬਹੁਤ ਚੰਗੇ ਗੁਣਾਂ ਵਾਲੇ ਬਚਨ ਕਹਿੰਦੇ ਹੁੰਦੇ ਸੀ ਹਰ ਇੱਕ ਨੂੰ। ਕੀ ਤੂਸ਼ਨ ਅਬ ਕੌਣ ਕੁਚਾਲੀ। ਗੁਰੂ ਨਾਨਕ ਸਾਹਿਬ ਨੇ ਚੁੱਪ ਜੀ ਧਾਰਨ ਕਰ ਲਈ ਆ ਕਿ ਖੋਟੀ ਚਾਲ ਫੜ ਲਈ ਉਹਨਾਂ ਨੇ। ਡੀਠ ਲੱਗੀ ਨਰ ਨਾਰਨ ਕੇਰੀ। ਮੂਰਖ ਜਿਹੇ ਵਿੱਚੋਂ ਕਹਿੰਦੇ ਕਿਸੇ ਇਸਤਰੀ ਪੁਰਸ਼ ਦੀ ਕਹਿੰਦੇ ਮਾੜੀ ਨਿਗਾਹ ਇਹਨਾਂ ਨੂੰ ਨਜ਼ਰ ਨੁਜ਼ਰ ਜੀ ਲੱਗ ਗਈ ਹੈ। ਜਿਹ ਮਸਤਾਨੀ ਤੌਰ ਕਨੇਰੀ। ਇਸ ਕਰਕੇ ਇਹਨਾਂ ਦੀ ਮੰਦੀ ਵਿਰਤੀ ਮਸਤਾਨੀ ਦੀਵਾਨੀ ਹੋ ਗਈ ਹੈ ਤੇ ਤੌਰ ਤਰੀਕਾ ਜਾਂ ਜਿਹੜਾ ਖਿਆਲ ਉਹ ਵੀ ਬਦਲ ਗਏ ਹਨ। ਭੂਤ ਪ੍ਰੇਤ ਕੀ ਭਈ ਕਛਾਇਆ। ਜਾਂ ਵੀ ਕਿਸੇ ਭੂਤ ਦੀ ਛਾਇਆ ਪੈ ਗਈ, ਪਰਛਾਵਾਂ ਪੈ ਗਿਆ, ਜਾਂ ਕਿਸੇ ਪ੍ਰੇਤ ਨੇ ਕਹਿੰਦੇ ਛਾਇਆ ਪਾ ਦਿੱਤੀ ਹੈ, ਆਪਣਾ ਪ੍ਰਭਾਵ ਪਾਤਾ ਇਹਨਾਂ ਤੇ। ਸੁਣ ਨ ਕਹਿਣ ਜਿਨ ਸਭ ਬਿਸਰਾਇਆ। ਭੂਤ ਪ੍ਰੇਤ ਦੇ ਪਰਛਾਵੇ ਨੇ ਜਿਹੜਾ ਕੋਈ ਲੋਕਾਂ ਨੂੰ ਬਚਣਾ ਚੰਗਾ ਕਹਿਣਾ ਸੀ, ਲੋਕਾਂ ਦਾ ਬਚਨ ਧਿਆਨ ਦੇ ਕੇ ਸੁਣਨਾ ਸੀ, ਉਹ ਸਾਰਾ ਹੀ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਸੁਣਨਾ ਭੁਲਾ ਦਿੱਤਾ ਉਹ ਭੂਤ ਪ੍ਰੇਤ ਦੀ ਛਾਇਆ ਨੇ। ਕੁਛ ਕੁ ਦਿਵਸ ਬੀਤੇ ਅਸ ਰੀਤੀ। ਹਾਂ, ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਲੋਕਾਂ ਦੇ ਕਹਿੰਦਿਆਂ ਸੁਣਦਿਆਂ ਹੋਇਆਂ ਕੁਝ ਕੁ ਜਿਹੜੇ ਦਿਨ ਇਸ ਰੀਤੀ ਨਾਲ ਹੀ ਚੁੱਪ ਚਾਪ ਹੋਇਆਂ ਬੀਤ ਗਏ। ਇੱਕ ਸਮੇਂ ਕਾਲੂ ਕਰ ਪ੍ਰੀਤੀ। ਇੱਕ ਦਿਨ ਦੀ ਗੱਲ ਹੈ, ਇੱਕ ਸਮੇਂ ਪਿਤਾ ਕਾਲੂ ਜੀ ਨੇ ਬਹੁਤ ਹੀ ਪ੍ਰੇਮ ਪ੍ਰੀਤੀ ਕਰਦਿਆਂ ਹੋਇਆ ਅੰਕ ਵਿਸਾਏ ਸੀਸ ਕਰ ਫੇਰਾ। ਨਾਨਕ ਸਾਹਿਬ ਜੀ ਨੂੰ ਆਪਣੇ ਗੋਦ ਵਿੱਚ ਬਿਠਾ ਲਿਆ ਤੇ ਸੀਸ ਤੇ ਹੱਥ ਜਾ ਫੇਰਨਾ ਕੀਤਾ। ਸੁੰਗਤ ਮਸਤਕ ਆਨੰਦ ਘਨੇਰਾ। ਗੁਰੂ ਨਾਨਕ ਸਾਹਿਬ ਦਾ ਪੱਗਾਂ ਭਰਿਆ ਮੱਥਾ ਚੁੰਮ ਰਿਹਾ ਹੈ ਤੇ ਬੜੇ ਆਨੰਦ ਸਹਿਤ ਹੋ ਰਿਹਾ। ਫਿਰ ਤਾਤ ਕੋ ਹਿਰਦੈ ਵਿਚਾਰਾ। ਉਸ ਵੇਲੇ ਪੁੱਤਰ ਵੱਲ ਵੇਖ ਕੇ ਕਾਲੂ ਜੀ ਨੇ ਆਪਣੇ ਹਿਰਦੇ ਵਿੱਚ ਸੋਚਿਆ ਵਿਚਾਰਿਆ ਮਤ ਪ੍ਰਕਾਸ਼ ਕਰਤਿਓ ਕਾਰਾ। ਕੋਈ ਨਾ ਕੋਈ ਜਿਹੜਾ ਕੰਮ ਕਾਰ ਆ ਜੇ ਕਰਨ ਲੱਗ ਜਾਣਾ ਤੇ ਫਿਰ ਇਹਨਾਂ ਦੀ ਅਕਲ ਮਤ ਜਿਹੜੀ ਉਹ ਪ੍ਰਕਾਸ਼ ਆਏਗੀ, ਬੁੱਧੀ ਇਹਨਾਂ ਦੀ ਚੰਗੀ ਹੋ ਜਾਵੇਗੀ। ਜਾਂ ਤੇ ਕਾਰ ਕਰਾਉ ਜਥੋਰੀ। ਇਸ ਕਰਕੇ ਥੋੜੀ ਬਹੁਤੀ ਆਪਣੇ ਪੁੱਤਰ ਤੋਂ ਮੈਂ ਕਾਰ ਕਰਾਵਾਂ, ਕੰਮ ਕਰਵਾਵਾਂ। ਸਨੈ ਸਨੈ ਪਰਚੈ ਸਭ ਠੋਰੀ। ਹੌਲੀ ਹੌਲੀ ਸਾਰੇ ਥਾਵਾਂ ਵਿੱਚ ਕੰਮ ਕਾਰ ਕਰਨ ਲਈ ਪਰਚ ਜਾਣਗੇ, ਲੱਗ ਜਾਣਗੇ। ਅਸਬਿਦ ਲੱਖ ਕਾਲੂ ਮੁਖ ਭਾਖੀ। ਇਸ ਤਰ੍ਹਾਂ ਕਹਿੰਦੇ ਜਾਣ ਕੇ ਕਾਲੂ ਜੀ ਨੇ ਮੁੱਖੋਂ ਬਚਨ ਕਿਹਾ ਹੈ। ਗੋ ਮਹਿਖੀ ਚਾਰੋ ਕਰ ਰਾਖੀ। ਇਸ ਪੁੱਤਰ ਗੁਰੂ ਨਾਨਕ ਸਾਹਿਬ ਜੀ ਤੁਸੀਂ ਗੁੰਮਾਂ ਮੱਝਾਂ ਚਾਰ ਲਿਆ ਕਰੋ, ਨਾਲੇ ਉਹਨਾਂ ਦੀ ਰੱਖਿਆ ਕਰੋ। ਏਕ ਆਤਮਜ ਹਮਰੇ ਧਾਮੋ। ਕਿਉਂਕਿ ਤੁਸੀਂ ਜਾਣਦੇ ਹੋ ਸਾਡੇ ਘਰ ਦੇ ਵਿੱਚ ਇੱਕੋ ਇੱਕੋ ਤੁਸੀਂ ਸਪੁੱਤਰ ਹੋ। ਕਿਹ ਬਿਦ ਸਾਰੇ ਕਰੇ ਬਿਨ ਕਾਮੋ। ਦੱਸੋ ਬਿਨਾਂ ਕੰਮ ਕੀਤੇ ਤੋਂ ਕਿਸ ਤਰ੍ਹਾਂ ਸਰੇਗਾ। ਵੈਸੋ ਤਾਤ ਬਤੀਤਹਿ ਨਾਹੀ। ਇਹ ਪੁੱਤਰ ਇਸ ਤਰ੍ਹਾਂ ਵਿਹਲੇ ਬੈਠਿਆਂ ਪੁੱਤਰ ਤਾਂ ਸਮਾਂ ਨਹੀਂ ਲੰਘਦਾ ਹੁੰਦਾ। ਕਰਹੋ ਕਾਰ ਨਿਜ ਮਨ ਪਰ ਚਾਹੀ। ਇੱਕ ਤਾਂ ਤੁਸੀਂ ਕਹਿੰਦੇ ਕੰਮ ਕਾਰ ਕਰੋ, ਦੂਜਾ ਤੁਹਾਡਾ ਮਨ ਪਰਚਿਆ ਰਹੇਗਾ, ਸਦਾ ਉਦਾਸ ਰਹੇ ਮਨ ਤੇਰੋ। ਮੈਂ ਦੇਖਦਾ ਹੈ ਤੁਹਾਡਾ ਜਿਹੜਾ ਮਨ ਹੈ ਹਰ ਪਾਸੇ ਤੋਂ ਉਪਰਾਮ ਜਾ ਰਹਿੰਦਾ ਹੈ। ਪਰ ਚੋਹ ਪੁੰਨ ਹੋਏ ਸ਼ੀਰ ਬਧੇਰੋ। ਜਦੋਂ ਤੁਸੀਂ ਗੁਆ ਮੱਝਾਂ ਚਾਰਨ ਲੱਗ ਗਏ, ਇੱਕ ਤਾਂ ਕੰਮ ਵਿੱਚ ਪਰ ਜਾਓਗੇ, ਦੂਜਾ ਘਰਦੇ ਵੀ ਦੁੱਧ ਬਹੁਤ ਹੋ ਜਾਏ। ਦਾਸ ਚਰਾਵਤ ਰੀਤ ਬਿਗਾਰੀ। ਘਰ ਦਾ ਜਿਹੜਾ ਸੇਵ ਗੁਆ ਮੱਝਾਂ ਤਾਂ ਚਰਾਉਂਦਾ ਹੈ, ਪਰ ਉਹਨੇ ਚਰੀਤੀ ਜੀ ਕਹਿੰਦੇ ਵਿਗਾੜੀ ਹੋਈ ਹੈ, ਜਿੱਥੇ ਹਰਾ ਹਰਾ ਘਾਹ ਉੱਥੇ ਲਿਜਾਂਦਾ ਹੀ ਨਹੀਂ ਹੈ, ਐਵੇਂ ਮਾਰੂ ਥਲ ਵਿੱਚ ਲਈ ਫਿਰਦਾ, ਟਿੱਬਿਆਂ ਚ ਲਈ ਫਿਰਦਾ ਇਹਨਾਂ ਨੂੰ। ਹਰ ਤ੍ਰਿਣ ਤੁਮ ਆਨਾ ਹਚਾਰੀ। ਇਸ ਕਰਕੇ ਪੁੱਤਰ ਤੁਸੀਂ ਸਿਆਣੇ ਹੋ, ਤੁਸੀਂ ਜਿੱਥੇ ਹਰੇ ਹਰੇ ਘਾਹ ਹੋਣ ਉੱਥੇ ਚਾਰ ਕੇ ਗੂਹਾਂ ਮੱਝਾਂ ਲੈ ਕੇ ਆਇਆ ਕਰੋ। ਕਹਿਓ ਪ੍ਰੀਤ ਸੋ ਕਰਤ ਦੁਲਾਰਾ। ਇਸ ਤਰ੍ਹਾਂ ਨਾਲੇ ਲਾਡ ਕਰਦਾ, ਨਾਲੇ ਪ੍ਰੀਤੀ ਨਾਲ ਕਹਿੰਦਾ ਗੁਰੂ ਨਾਨਕ ਸਾਹਿਬ ਸੁਣ ਸ੍ਰੀ ਨਾਨਕ ਭੇ ਅਨੁਸਾਰਾ। ਮੌਜ ਹੈ ਸੁਣ ਕੇ, ਇਸ ਤਰ੍ਹਾਂ ਬਚਨ ਪਿਤਾ ਦੇ ਅਨੁਸਾਰ ਹੋ ਗਏ। ਕਹਿਤ ਪਿਤਾ ਜੀ ਭੋਰ ਸਿਧਾ। ਕਹਿਣ ਲੱਗੇ ਹੇ ਪਿਤਾ ਜੀ ਠੀਕ ਹੈ, ਕੱਲ ਨੂੰ ਮੈਂ ਚਲਾ ਜਾਵਾਂਗਾ। ਤੁਮ ਰਜਾਏ ਤੇ ਚਾਰ ਜਿਵੇਂ ਆਗਿਆ ਹੋਈ ਹੈ, ਗੂਆਂ ਮੱਝਾਂ ਮੈਂ ਬਾਹਰ ਚਾਰ ਲਿਆਵਾਂਗਾ। ਅਸ ਕਹਿ ਰੈਨ ਵਿਖੇ ਪਰ ਸੋਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਿਤਾ ਨੂੰ ਬਚਨ ਕਹਿ ਕੇ ਰਾਤ ਨੂੰ ਪਣਗ ਤੇ ਲੇਟ ਗਏ, ਸੌ ਗਏ। ਜਿਨ ਦਾਸਨ ਕੇ ਬੰਦ ਬਿਗੋਏ। ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਆਪਣੇ ਦਾਸਾਂ ਦੇ ਬੰਧਨਾਂ ਨੂੰ ਕਹਿੰਦੇ ਕੱਟਿਆ ਹੈ, ਨਾਸ਼ ਕੀਤਾ। ਸ੍ਰੀ ਨਾਨਕ ਅਰਨੁੰਦੇ ਜਾਗੇ। ਇੱਧਰ ਗੁਰੂ ਨਾਨਕ ਸਾਹਿਬ ਜੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਅੱਜ ਜਾਗ ਪਏ। ਗੋ ਮਹਿਕੀ ਚਾਰਨ ਅਨੁਰਾਗੇ। ਪਿਤਾ ਨੇ ਕਿਹਾ ਹੈ ਜਿਸ ਕਰਕੇ ਗੂਆਂ ਮੱਝਾਂ ਚਾਰਨ ਦੇ ਪ੍ਰੇਮੀ ਪਿਆਰੇ ਹੋ ਗਏ। ਨਿਜ ਹਾਥਨ ਦਾਮਨ ਤੇ ਖੋਲੀ। ਨਹਾ ਧੋ ਕੇ ਆਪਣੇ ਹੱਥਾਂ ਨਾਲ ਹੀ ਗੂਆਂ ਮੱਝਾਂ ਦੇ ਰਸਤੇ ਜੇ ਖੋਲ ਦਿੱਤੇ। ਹਾਕਤ ਚੱਲੇ ਇਕਤ ਕਰ ਟੋਲੀ। ਛੋਟੀ ਜੀ ਲੈ ਕੇ ਟੋਲੀ ਜੀ ਬਣਾ ਕੇ ਹੱਕ ਕੇ ਉਹਨਾਂ ਨੂੰ ਮੂਹਰੇ ਲਾ ਕੇ ਚੱਲ ਪਏ। ਲਏ ਲਸ਼ਟਕਾ ਦੇਤ ਹੰਗੂਰਾ। ਛੋਟੀ ਜੀ ਲਈ ਹੋਈ ਹੈ ਤੇ ਹੰਗੂਰਾ ਜਾ ਮਾਰਨਾ ਕਰ ਰਹੇ, ਹੰਗੂਰਾ ਜਾ ਦਿੰਦੇ। ਚਾਰਤ ਹਰਤ ਤ੍ਰਿਣ ਸੁਖ ਪੂਰਾ। ਜਿਹੜੇ ਕਹਿੰਦੇ ਪੂਰਨ ਸੁਖ ਬਖਸ਼ਣ ਵਾਲੇ ਸਤਿਗੁਰੂ ਹੈ, ਉਹ ਗੂਆਂ ਮੱਝਾਂ ਨੂੰ ਹਰਾ ਹਰਾ ਘਾਹ ਚਾਰ ਰਹੇ ਅੱਜ। ਮਨ ਹੋ ਗੋਪਾਲ ਜੋ ਪਾਛਲ ਨਾਮ। ਕਹਿੰਦੇ ਜੋ ਦੁਆਪਰ ਯੁਗ ਦੇ ਵਿੱਚ ਜਿਹੜਾ ਪਹਿਲਾ ਨਾਮ ਗੋਪਾਲ ਸੀ ਨਾ, ਪ੍ਰਗਟ ਕਰਤ ਹੈ ਜਨ ਸੁਖ ਧਾਮ। ਸੁਖਾਂ ਦੇ ਜਿਹੜੇ ਘਰ ਹਨ ਉਹ ਦਾਸਾਂ ਦੇ ਤਾਈ ਕਹਿੰਦੇ ਉਹ ਪ੍ਰਗਟ ਕਰਕੇ ਦੱਸਾ ਰਹੇ। ਮੰਦ ਮੰਦ ਸ਼ੁਭ ਸੁਰ ਵੀ ਪਾਛੇ। ਆ ਕਹਿੰਦੇ ਜਿਹੜੀਆਂ ਗੂਆਂ ਮੱਝਾਂ ਹੈ ਉਹਨਾਂ ਦੇ ਪਿੱਛੇ ਪਿੱਛੇ ਬੜੀ ਚੰਗੀ ਚੰਗੀ ਸੋਹਣੀ ਚਾਲ ਨਾਲ ਸਭ ਬਾਸੁਰ ਚਾਰਤ ਤ੍ਰਿਣ ਆਛੇ। ਹੌਲੀ ਹੌਲੀ ਚਾਲ ਨਾਲ ਅੱਗੇ ਅੱਗੇ ਪਿੱਛੇ ਜਿਹੜੇ ਚੰਗੇ ਘਾਹ ਪੱਠੇ ਉਹਨਾਂ ਨੂੰ ਚਰਾ ਰਹੇ ਆ ਸਾਰੀ ਦਿਹਾੜੀ। ਭਈ ਸਾਂਝ ਪੁਰ ਦਿਸ਼ਕੋ ਮੋਰੀ। ਜਦੋਂ ਸ਼ਾਮ ਹੋਇਆ ਆ ਸੂਰਜ ਸ਼ਿਵਰੀਆ ਰਾਏ ਭੋਈ ਦੀ ਤਲਵੰਡੀ ਨਗਰ ਵੱਲੋਂ ਮੋੜ ਲਿਆਂਦੀਆਂ। ਆਏ ਅਗਾਲੀ ਸਵਲੀ ਗੋਰੀ। ਆਏ ਅਕਾਈ ਸਵਲੀ ਗੋਰੀ। ਕਹਿੰਦੇ ਜਿਹੜੀਆਂ ਕਾਲੀਆਂ ਹਨ ਤੇ ਗੋਰੀਆਂ ਮੱਝਾਂ ਹਨ ਉਹ ਸਾਰੀਆਂ ਕਹਿੰਦੇ ਰੱਜ ਕੇ ਆ ਗਈਆਂ। ਕਾਲੂ ਹੇਰ ਹਰਖ ਉਰ ਭਾਰੀ। ਗੁਰੂ ਨਾਨਕ ਸਾਹਿਬ ਜੀ ਗੂਆਂ ਮੱਝਾਂ ਚਾਰ ਕੇ ਲਿਆਏ ਹੈ ਤੇ ਗੂਆਂ ਮੱਝਾਂ ਚੰਗੀ ਤਰ੍ਹਾਂ ਕੁੱਖ ਕੱਢੀਆਂ ਰੱਜ ਕੇ ਆਈਆਂ ਵੇਖ ਕੇ ਕਾਲੂ ਜੀ ਦੇ ਵਿੱਚ ਬਹੁਤ ਖੁਸ਼ ਹੋ ਗਏ। ਲਖਿਓ ਕੇ ਲੱਗਿਓ ਮੋਹ ਸੁਤਕਾਰੀ। ਜਾਣ ਲਿਆ ਵੀ ਮੇਰਾ ਪੁੱਤਰ ਜਿਹੜਾ ਵਿਹਲਾ ਰਹਿੰਦਾ ਸੀ ਚਲੋ ਇਹ ਅੱਜ ਕੰਮ ਲੱਗ ਹੀ ਗਿਆ। ਸਨੇ ਸਨੇ ਪਰਚਹਿ ਸਭ ਕੰਮ। ਫੇਰ ਖਿਆਲ ਕਰਦਾ ਕਰਦੇ ਜਿੰਨੇ ਸਾਰੇ ਕੰਮ ਧੰਦੇ ਆ ਹੌਲੀ ਹੌਲੀ ਉਹਨਾਂ ਵਿੱਚ ਪਰਚ ਜਾਏਗਾ, ਲੱਗ ਹੀ ਜਾਏਗਾ। ਤਜ ਹੈ ਉਦਾਸੀ ਹਿਤਕਾਰ ਧੰਮ। ਇਸ ਤਰ੍ਹਾਂ ਜਿਹੜਾ ਪ੍ਰਾਪਣਾ ਜਾ ਉਹ ਛੱਡ ਜਾਏਗਾ ਤੇ ਘਰਦੇ ਨਾਲ ਪ੍ਰੇਮ ਪਿਆਰ ਕਰੇਗਾ। ਆਨ ਬਿਰਾਜੇ ਨਿਜ ਪ੍ਰਭ ਸਦਨਾ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਆਪਣਾ ਜਿਹੜਾ ਘਰ ਆ ਉਹਦੇ ਵਿੱਚ ਆ ਬਿਰਾਜਮਾਨ ਹੋਏ। ਸੁੰਦਰ ਕਮਲ ਕਮਲ ਪ੍ਰਫੁੱਲਤ ਬਦਨਾ। ਉਹਨਾਂ ਦਾ ਜਿਵੇਂ ਸੋਹਣਾ ਕਵਲ ਹੁੰਦਾ ਇਸ ਤਰ੍ਹਾਂ ਜਿਹੜਾ ਮੁੱਖ ਹੈ ਖਿੜਿਆ ਹੋਇਆ ਕਵਲ ਵਾਂਗ। ਪੈ ਪੁਨ ਪੀਓ ਖਾਨ ਕਰ ਅਸਨਾ। ਮਾਤਾ ਤੋਂ ਲੈ ਕੇ ਪਹਿਲਾਂ ਭੋਜਨ ਛਕ ਲਿਆ ਉੱਪਰ ਦੀ ਦੁੱਧ ਪੀ ਲਿਆ। ਪੌਡੇ ਪਾਏ ਦੇਹ ਪਰ ਬਸਨਾ। ਪਣਗ ਤੇ ਲੇਟ ਗਏ ਹਨ ਤੇ ਵਸਤਰ ਚਾਦਰਾ ਸਰੀਰ ਦੇ ਉੱਪਰ ਲੈ ਲਈ। ਕਾਲੂ ਉੱਠਿਓ ਵੱਡੀ ਭੁੰਨ ਸਾਰਾ। ਇੱਧਰ ਪਿਤਾ ਕਾਲੂ ਜੀ ਵੱਡੇ ਸਵੇਰੇ ਅੱਜ ਉੱਠ ਖੜੋਤੇ। ਸੁਤ ਨਾਨਕ ਉੱਠ ਬਚਨ ਉਚਾਰਾ। ਆਵਾਜ਼ਾਂ ਮਾਰਨ ਲੱਗੇ, ਹੇ ਗੁਰੂ ਨਾਨਕ ਸਾਹਿਬ ਸਪੁੱਤਰ ਤੁਸੀਂ ਉੱਠ ਖੜੇ ਹੋ। ਪਿਤਾ ਬੈਨ ਸੁਣ ਕਰ ਜਗ ਸੁਆਮੀ, ਆਪਣੇ ਪਿਤਾ ਦੇ ਵਚਨ ਨੂੰ ਸੁਣ ਕੇ ਸੰਸਾਰ ਦੇ ਮਾਲਕ, ਸੁਰਬੀ ਖੋਲ ਭਏ ਅਨੁਗਾਮੀ, ਆਗੂਆਂ ਮੱਝਾਂ ਖੋਲ ਲਈਆਂ ਤੇ ਉਹਨਾਂ ਦੇ ਪਿੱਛੇ ਹੋ ਤੁਰੇ ਹਨ। ਜਹਾਂ ਖੇਤ ਸੁੰਦਰ ਹਰਿਆਈ, ਜਿਹੜਾ ਕਹਿੰਦੇ ਸਾਹਮਣੇ ਖੇਤ ਸੋਹਣਾ ਹਰਾ ਭਰਾ ਹੈ ਸੀ, ਬਾਰ ਬਾਰ ਬਾਰੀ ਭਰਿਆਈ, ਬਾੜ ਜੀ ਕੀਤੀ ਹੈ, ਬਾੜ ਜੀ ਪਰੇ ਹਟਾ ਕੇ ਤੇ ਜਿੰਨੀਆਂ ਗਊਆਂ ਮੱਝਾਂ ਕਹਿੰਦੇ ਮੱਲੋ ਮੱਲੀ ਸੋਟੀ ਜੀ ਮਾਰ ਕੇ ਉਹਦੇ ਵਿੱਚ ਬਾੜ ਦਿੱਤੀਆਂ, ਧੱਕਦੀਆਂ ਹਨ। ਆਪ ਸੋਏ ਗਏ ਹੋਏ ਸੁਖਾਰੇ, ਆਪ ਮੌਜ ਨਾਲ ਲੰਮੀਆਂ ਤਾਣ ਕੇ ਕਹਿੰਦੇ ਸੌਂ ਗਏ ਸੌਖੇ ਢੰਗ ਨਾਲ, ਖੇਤ ਨਹਿ ਅਨਤ ਪਧਾਰੇ, ਉੱਧਰ ਗਊਆਂ ਮੱਝਾਂ ਨੂੰ ਮਸਾ ਹੁਣ ਹਰਿਆ ਭਰਾ ਖੇਲ ਗਿਆ, ਖੇਲ ਜਾ ਖਾ ਕੇ ਪੀ ਕੇ ਰੱਜ ਕੇ ਕਿਤੇ ਪਾਸੇ ਨੀ ਗਈਆਂ। ਜਬ ਸਭ ਚਰ ਗਈ ਗੋ ਗੋ ਗੋ ਧੂਮੀ, ਜਦੋਂ ਕਹਿੰਦੇ ਉਹ ਗੂੰਗਾ ਮੱਝਾਂ ਸਾਰੀ ਖੇਤੀ ਨੂੰ ਚਰ ਗਈਆਂ ਹਨ। ਇੱਥੇ ਕਣਕ ਲਿਖਿਆ ਹੁਣ ਜਵਾਰ ਦਾ ਖੇਤ ਮੰਦੇ ਹਨ। ਦਿਵਸ ਚਰੇ ਆਇਓ ਵਹਿ ਭੂਮੀ, ਹਾਂ ਜਦੋਂ ਦਿਨ ਜਾ ਚੜਿਆ, ਜਿਹੜਾ ਧਰਤੀ ਦਾ ਮਾਲਕ ਰਸਾਣ ਉਹ ਗੇੜਾ ਮਾਰਨ ਵਾਸਤੇ ਆਇਆ, ਫਿਰ ਕਿਦਾਰ ਸੁਭਇਓ ਹੈਰਾਨਾ, ਆਪਣਾ ਖੇਤ ਜਾ ਦੇ ਕੇ ਉਹ ਜੱਟ ਜੱਟ ਤਾਂ ਹੈਰਾਨ ਪਰੇਸ਼ਾਨ ਹੋ ਗਿਆ। ਕ੍ਰਿਸ਼ਚਾਰੀ ਕਿਨ ਢੀਠ ਮਹਾਨਾ, ਕਿਹੜੇ ਢੀਠ ਨੇ ਮੇਰੀ ਸਾਰੀ ਖੇਤੀ ਚਾਰਤੀ ਹੈ, ਸੱਚ ਸੱਚ ਬਹਿ ਬਹੁਤ ਦਿਨ ਹਾਰਿਓ, ਮੈਂ ਤਾਂ ਪਾਣੀ ਲਾ ਲਾ ਕੇ ਸਿੰਜ ਸਿੰਜ ਕੇ ਬਹੁਤ ਦਿਨ ਹਾਰ ਹੰਭ ਗਿਆ, ਕਿਹੇ ਨਿਡਰ ਸਾਹਿਬ ਖੇਤ ਉਜਾਰਿਓ, ਕਿਹੜਾ ਇੱਥੇ ਆ ਨਿਡਰ ਆ ਗਿਆ ਜਿਹਨੇ ਮੇਰਾ ਅੱਜ ਸਾਰਾ ਹੀ ਖੇਤ ਗਊਆਂ ਮੱਝਾਂ ਨਾਲ ਵਿਗਾੜਤਾ ਹੈ, ਖਾਏ ਅਗਾਏ ਰਹੀ ਵਿੱਚ ਬੈਸੀ ਹੱਦ ਹੋ ਗਈ, ਨਾਲੇ ਚੰਗੀ ਤਰ੍ਹਾਂ ਖਾ ਖੂ ਤੇ ਰਜ ਕੇ ਵਿਚੇ ਬੈਠੀ ਹੈ, ਲਖੀ ਕਨਹਿ ਬਿਨ ਖਸਬੀ ਜੈਸੀ, ਇਹ ਤਾਂ ਐਵੇਂ ਜਾਣ ਲਿਆ ਵੀ ਜਿਸ ਇਹਦਾ ਕੋਈ ਮਾਲਕ ਹੀ ਨਹੀਂ ਹੋਣਾ ਖੇਤੀ ਦਾ। ਬਚ ਉੱਚੇ ਸੁਣ ਕਰ ਸ੍ਰੀ ਗੁਰ ਜਾਗੇ, ਹਾਂ ਜਦੋਂ ਜ਼ਿਮੀਂਦਾਰ ਉੱਚੀ ਉੱਚੀ ਬੋਲ ਰਿਹਾ ਹੈ ਨਾ ਤੇ ਉਹ ਬਚਨ ਜਾ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਜਾਗ ਪਏ, ਉੱਠ ਕਰ ਵਹਿਰ ਨਿਕਾਸਰ ਲਾਗੇ, ਉੱਠ ਕੇ ਸੋਟੀ ਜੀ ਫੜ ਕੇ ਉਹ ਖੇਤ ਵਿੱਚੋਂ ਗੂੰਗਾ ਮੱਝਾਂ ਨੂੰ ਬਾਹਰ ਕੱਢਣ ਲੱਗ ਪਏ। ਰਾਹਕ ਕਰਤ ਕ੍ਰੋਧ ਕਹਿ ਉੱਚੇ, ਸਵੇਰੇ ਜਿਹੜਾ ਜ਼ਿਮੀਂਦਾਰ ਗੁੱਸਾ ਕਰਕੇ ਉੱਚੀ ਉੱਚੀ ਬੋਲਦਾ, ਜਾਨ ਨਾ ਦਿਓ ਤੁਮੈ ਘਰ ਸੂਚੇ, ਖੇਤੀ ਨੂੰ ਜਾਣ ਵਾਲੇ ਬੱਚੇ ਹੁਣ ਤੈਨੂੰ ਘਰ ਵਿੱਚ ਮੈਂ ਖਾਲੀ ਨਹੀਂ ਜਾਣ ਦੇਣਾ, ਸਭ ਕਿਦਾਰ ਕੋ ਭਰੋ ਉਜਾਰਾ, ਜਿੰਨਾ ਤੂੰ ਖੇਤ ਉਜਾੜਿਆ ਇਹਦਾ ਸਾਰਾ ਕਹਿੰਦੇ ਮਾਮਲਾ ਭਰ ਦੇ, ਇਹਦਾ ਪੈਸਾ ਭਰ ਦੇ, ਨਾ ਤੁਰ ਚੱਲੋ ਢਿੱਗ ਰਾਏ ਬੁਲਾਰਾ, ਨਹੀਂ ਤਾਂ ਫਿਰ ਸਿੱਧਾ ਰਾਏ ਬਲੋੜ ਦੇ ਕੋਲ ਤੂੰ ਚਲਾ ਚੱਲ, ਅਸ ਕਹਿ ਸਭ ਸੁਰਬੀ ਲੀਏ ਹਾਂਕੀ, ਇਸ ਤਰ੍ਹਾਂ ਦੇ ਬਚਨ ਕਹਿ ਕੇ ਜ਼ਿਮੀਂਦਾਰ ਨੇ ਗੂੰਗਾ ਮੱਝਾਂ ਕਹਿੰਦੇ ਮੂਹਰੇ ਲਾ ਕੇ ਹੱਕ ਲਈਆਂ, ਰਿਸਪੁਨ ਸ਼ੋਕ ਵਿਖੇ ਮਤ ਤਾਂਕੀ, ਜ਼ਿਮੀਂਦਾਰ ਦੀ ਅਕਲ ਮਾਤ ਕਹਿੰਦੇ ਸ਼ੋਕ ਵਿੱਚ ਵੀ ਹੈ ਤੇ ਗੁੱਸੇ ਵਿੱਚ ਵੀ ਬਹੁਤ ਹੈ, ਪੁਨ ਕੰਮ ਲਾਨਨ ਬਚਨ ਉਚਾਰੇ, ਜਦੋਂ ਗੂੰਗਾਂ ਮੱਝਾਂ ਜੀਆਂ ਨੇ ਮੂਹਰੇ ਲਾ ਲਈਆਂ, ਗੁਰੂ ਮਹਾਰਾਜ ਨੇ ਕਬਲ ਵਰਗੇ ਮੁੱਖ ਤੋਂ ਬਚਨ ਕਹੇ, ਉਸ ਤਾਂ ਗੋ ਧਨ ਤਜ ਦੇਹ ਸ਼ੋਕ ਵਿਸਾਰੇ, ਮਹਾਰਾਜ ਕਹਿੰਦੇ ਜ਼ਿਮੀਂਦਾਰਾ ਗੂੰਗਾਂ ਮੱਝਾਂ ਛੱਡ ਦੇ ਤੇ ਸ਼ੋਕ ਵੀ ਭੁਲਾ ਦੇ, ਪਰਾ ਲਬਦ ਤੁਮਰੀ ਹੈ ਜੇਤੀ, ਉਹ ਜ਼ਿਮੀਂਦਾਰਾ ਜਿੰਨੀ ਕੁ ਤੇਰੀ ਕਿਸਮਤ ਹੈ ਨਾ ਲਿਖੀ ਹੋਈ, ਬਰਕਤ ਪਾਏ ਪ੍ਰਭੂ ਅਬ ਤੇਤੀ, ਉਨੀ ਕੁ ਤੇਰੇ ਖੇਤੀ ਵਿੱਚ ਪਰਮੇਸ਼ਰ ਨੇ ਬਰਕਤ ਪਾਈ ਦੇਣੀ ਹੈ, ਜਿੰਨੀ ਕਿਸਮਤ ਹੈ ਉਹਨਾਂ ਖੇਤੀ ਵਿੱਚੋਂ ਤੈਨੂੰ ਅਨਾਜ ਜਵਾਰ ਮਿਲੀ ਜਾਣੀ ਹੈ, ਬਿਗੜਨ ਹਾਰ ਬਿਗੜ ਸੋ ਜਾਏ, ਬਾਕੀ ਕਿਸੇ ਦੀ ਵੱਲ ਗੱਲ ਬਸ ਨਹੀਂ ਹੈ, ਜਿਹੜੀ ਕੰਮ ਕੰਮ ਵਿਗੜਨਾ ਹੁੰਦਾ ਨਾ ਉਹ ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾਈ ਉਹ ਨਹੀਂ ਸਵਰਦਾ ਹੁੰਦਾ, ਵਿਗੜੀ ਜਾਂਦਾ ਹੁੰਦਾ, ਬਹਰ ਨ ਸਵਰ ਹੈ ਕਰ ਹੈ ਲੜਾਈ, ਫਿਰ ਕਹਿੰਦੇ ਜੇ ਭਰਾ ਜਦੋਂ ਕੰਮ ਕੋਈ ਵਿਗੜ ਜਾਏ ਕੋਈ ਲੜਾਈ ਕਰੀ ਜਾਏ ਤੇ ਫਿਰ ਉਹ ਕੰਮ ਭਲਾ ਸਵਰ ਜਾਂਦਾ ਹੁੰਦਾ, ਜੋ ਨਿਜ ਭਾਗ ਸਵਰਨੀ ਹੋਈ, ਇਸ ਕਰਕੇ ਜਿਹੜੀ ਕਹਿੰਦੇ ਭਾਗਾਂ ਵਿੱਚ ਲਿਖੀ ਹੈ ਵੀ ਇਹ ਜਿਹੜੀ ਗੱਲ ਹੈ ਸਵਰ ਸਵਰ ਜਾਣੀ ਇਹ ਨਹੀਂ ਵਿਗੜਨੀ, ਉਹ ਕਹਿੰਦੇ ਨਹੀਂ ਵਿਗੜਦੀ, ਤੇ ਨਾ ਵਿਗਾੜ ਸਕੈ ਕਹ ਕੋਈ, ਫਿਰ ਭਾਵੇਂ ਕੋਈ ਲੱਖਾਂ ਜ਼ੋਰ ਲਾਵੇ ਕਹਿੰਦੇ ਜਿਹੜੀ ਗੱਲ ਸਵਰਨੀ ਹੁੰਦੀ ਵਿਗੜਨੀ ਨਹੀਂ ਹੁੰਦੀ, ਉਹ ਕਹਿੰਦੇ ਉਹਨੂੰ ਕੋਈ ਵਿਗਾੜ ਹੀ ਨਹੀਂ ਸਕਦਾ ਹੁੰਦਾ, ਜਗਤ ਨਾਥ ਕੇ ਹੈ ਸਭ ਹੱਥ, ਜ਼ਿਮੀਂਦਾਰ ਸਾਰਾ ਧਿਆਨ ਦੇ ਕੇ ਸਾਣਾ ਬਿਗੜਨਾ ਸਵਾਰਨਾ ਇਹ ਜਗ ਦੇ ਮਾਲਕ ਦੇ ਹੱਥ ਵਿੱਚ ਹੈ ਸਭ ਕੁਛ। ਸੁਣੀਏ ਨਾ ਕਹੂੰ ਦੁਤੀਏ ਕੀ ਗਾਥਾ। ਇਸ ਕਰਕੇ ਹੋਰ ਕਿਸੇ ਦੂਜੇ ਤੀਜੇ ਦੀ ਗੱਲ ਨਹੀਂ ਸੁਣਨੀ ਚਾਹੀਦੀ। ਐਵੇਂ ਮੂਰਖ ਲੈਣਗੇ ਨੇ ਇਹਨੇ ਤੇ ਆਹ ਵਿਗਾੜਤਾ ਉਹ ਗਾੜਾ, ਉਹ ਅਸਰ ਹੈ ਸਵਾਰਨ ਵਾਲਾ ਤੇ ਵਿਗਾੜਨ ਵਾਲਾ। ਤਜ ਹੋ ਤੇ ਨ ਆਸ ਬਿਦ ਜੀ ਜਾਨੀ। ਇਸ ਤਰ੍ਹਾਂ ਆਪਣੇ ਦਿਲ ਵਿੱਚ ਜਾਣ ਕੇ ਨਾ ਤੇ ਸਾਡੀਆਂ ਗੂੰਗਾਂ ਮੱਝਾਂ ਤੂੰ ਛੱਡ ਦੇ। ਬੀਤੀ ਕੀ ਨਾ ਬਿਥਾਰ ਕਹਾਣੀ। ਜਿਹੜੀ ਗੱਲ ਹੁਣ ਬੀਤ ਗਈ ਹੈ ਉਹਦੀ ਕਹਾਣੀ ਨਾ ਤੂੰ ਹੁਣ ਬਿਲਾ, ਹੁਣ ਬਹੁਤਾ ਨਾ ਰੌਲਾ ਰੋਪਾ ਪਾ। ਸੁਣੈ ਨਾ ਬਚ ਬਾਰ ਬਹੁ ਤੇਰਾ। ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਜਿਮੀਦਾਰ ਮਹਾਰਾਜ ਦੇ ਬਚਨਾਂ ਨੂੰ ਕਹਿੰਦੇ ਸੁਣਦਾ ਹੀ ਨਹੀਂ। ਜਿਹ ਕ੍ਰਿਸ਼ ਕੋ ਭਾ ਸ਼ੋਕ ਕਨੇਰਾ। ਜਿਸ ਨੂੰ ਕਹਿੰਦੇ ਖੇਤੀ ਦੇ ਉੱਜਣ ਕਰਕੇ ਬੜਾ ਸ਼ੋਕ ਗਮ ਹੋਇਆ ਪਿਆ। ਝਗਰਤ ਝਗਰਤ ਪਹੁੰਚੇ ਤੇਵਾ। ਮਹਾਰਾਜ ਕਹਿੰਦੇ ਵੀ ਛੱਡ ਰਹੇ ਹੋ, ਕਹਿੰਦਾ ਵੀ ਛੱਡਣੇ ਨਹੀਂ ਹੈ, ਉਹ ਝਗੜਦਿਆਂ ਝਗੜਦਿਆਂ ਉੱਥੇ ਆ ਗਏ। ਰਾਏ ਬੁਲਾਰੂ ਬੈਠੇ ਹੋ ਜਿਹਵਾ। ਸਾਂ ਤੇ ਰਾਏ ਬੁਲਾਰ ਜੀ ਬੈਠੇ ਸਨ। ਰਾਹਕ ਉੱਚੇ ਕੀਨ ਪੁਕਾਰੀ। ਜਿਮੀਦਾਰ ਨੇ ਉੱਚੀ ਆਉਂਦਿਆਂ ਕਹਿੰਦੇ ਦਾਲ ਫਰਿਆਦ ਕੀਤੀ। ਮੋਹੇ ਖੇਤ ਸਭ ਦੀਨ ਉਜਾਰੀ। ਕਾਲੂ ਦੇ ਗੁਰੂ ਨਾਨਕ ਨੇ ਆ ਮੇਰਾ ਸਾਰਾ ਖੇਤ ਅੱਜ ਉਜਾੜ ਸੁੱਟਿਆ ਹੈ। ਤੀਰਗ ਬਹੁ ਗੋ ਧੂਮ ਸੁਮੇਰੇ। ਮੇਰੇ ਖੇਤ ਦੇ ਵਿੱਚ ਬਹੁਤ ਚੰਗੀ ਕਹਿੰਦੇ ਕਣਕ ਜਾਂ ਜਵਾਰ ਹੈ ਸੀ। ਖਾਈ ਮਹਿਖਨ ਆਜ ਸਵੇਰੇ। ਅੱਜ ਕਹਿੰਦੇ ਸਵੇਰ ਸਾਰ ਇਹਦੀਆਂ ਗੂੰਗਾਂ ਮੱਝਾਂ ਨੇ ਸਾਰੀ ਖਾ ਪੀ ਲਈ ਉਜਾੜਤੀ ਹੈ। ਤਾਤ ਤਾਹੇ ਜੋ ਤਬ ਪਟਵਾਰੀ। ਕਹਿੰਦੇ ਕੌਣ ਹੈ ਇਹ? ਕਹਿੰਦੇ ਤੇਰਾ ਜਿਹੜਾ ਪਟਵਾਰੀ ਹੈ ਨਾ ਉਹਦਾ ਇਹ ਪੁੱਤਰ ਹੈ। ਕਰਤ ਹਕੂਮਤ ਸੁਰਤ ਵਿਸਾਰੀ। ਤੇਰੇ ਕਰਕੇ ਸਾਰਿਆਂ ਤੇ ਹਕੂਮਤ ਕਰਦਿਆਂ ਹੋਇਆਂ ਇਹਦੇ ਪੁੱਤਰ ਨੇ ਵੀ ਹੋਸ਼ ਭੁਲਾ ਤੀ ਹੈ। ਕਰ ਹੋ ਤਪਾਵਸ ਭੂਪਤ ਮੇਰੋ। ਇਸ ਕਰਕੇ ਹੇ ਰਾਏ ਬੁਲਾਰ ਮੇਰਾ ਵੀ ਤੂੰ ਇਨਸਾਫ ਕਰ। ਨਾ ਤੁਰ ਉਜਰਹਿ ਨਗਰ ਸੁਤੇਰੋ। ਅੱਜ ਤੂੰ ਮੇਰਾ ਇਨਸਾਫ ਨਾ ਕੀਤਾ ਤੇ ਤੇਰਾ ਨਗਰ ਉਜੜ ਜਾਊਗਾ, ਇੱਥੋਂ ਜਿਮੀਦਾਰ ਚਲੇ ਜਾਣ। ਦਿਨ ਪ੍ਰਾਤ ਅਸਬਿਦ ਜੇ ਕ੍ਰਿਸ਼ ਉਜਰੈ। ਇਉਂ ਜੇ ਦਿਨੇ ਰਾਤ ਰੋਜ਼ ਦੀ ਰੋਜ਼ ਕਹਿੰਦੇ ਖੇਤੀ ਉਜੜ ਦੀ ਰਹੀ। ਰਾਹਕ ਕੈਸ ਬਸਾਸਤ ਗੁਜਰੈ। ਫਿਰ ਦੱਸੋ ਜਿਮੀਦਾਰਾਂ ਦੀ ਕਿਹੜੇ ਭਰੋਸੇ ਕਰਕੇ ਇੱਥੇ ਜਿਹੜੀ ਉਹ ਗੁਜ਼ਾਰਾ ਹੋਵੇਗਾ ਜਾਂ ਉਮਰ ਲੰਘੇਗੀ ਸਮਾਂ ਲੰਘੇਗਾ। ਸੁਣਤ ਰਾਏ ਉਰ ਰਿਸ ਭਰ ਸੁਸ ਸਰਖਾ। ਉਹ ਸਵੇਰੇ ਜਿਮੀਦਾਰ ਤੋਂ ਸੁਣ ਕੇ ਰਾਏ ਵਾਲ ਕਹਿੰਦੇ ਗੁੱਸੇ ਵਿੱਚ ਆ ਕੇ ਬੇਰੁਖਾ ਜਿਹਾ ਹੋਇਆ, ਰੁੱਖਾ ਜਿਹਾ ਖੁਸ਼ਕ ਜਿਹਾ ਬੋਲਣ ਲੱਗਿਆ। ਹੀਰਤ ਬੋਲਿਓ ਮੁਖ ਤੇ ਪਰਖਾ। ਗੁਰੂ ਨਾਨਕ ਸਾਹਿਬ ਵੱਲੀ ਵੇਖ ਕੇ ਮੁਖੋਂ ਕਹਿੰਦੇ ਕਠਿਨ ਜਿਹਾ ਕਠੋਰ ਜਿਹਾ ਬੋਲਿਆ। ਸਭ ਕੋ ਡਰ ਉਰ ਦੀਨ ਨਿਵਾਰੇ। ਤੂੰ ਸਾਰਿਆਂ ਦਾ ਡਰ ਦੇ ਵਿੱਚੋਂ ਭੁਲਾ ਦਿੱਤਾ। ਚਾਰਤ ਖੇਤੀ ਸਿਸ ਮਤ ਵਾਰੇ। ਮਸਾਨੇ ਬੱਚੇ ਤੂੰ ਲੋਕਾਂ ਦੀਆਂ ਖੇਤੀਆਂ ਚਾਰਦਾ ਹੈ। ਪੁਨ ਪੁਨ ਪ੍ਰਿਤਿਆਨ ਸੰਗ ਬਚਨ ਬਖਾਨਾ। ਮਹਾਰਾਜ ਨੂੰ ਕਹਿ ਕੇ ਫਿਰ ਆਪਣੇ ਜਿਹੜੇ ਘਰ ਦੇ ਨੌਕਰ ਚਾਕਰ ਉਹਨਾਂ ਨੂੰ ਬਚਨ ਕਿਹਾ। ਅਗਰਜ ਇਹ ਬਾਰਿਕ ਮਸਤਾਨਾ। ਅਗਰ ਜੇ ਕਰਕੇ ਬੱਚਾ ਦਵਾਨਾ ਮਸਤਾਨਾ ਹੈ। ਤੂੰ ਕਾਲੂ ਕੋ ਲਿਆਓ ਬੁਲਾਈ। ਦਵਾਨੇ ਮਸਤਾਨੇ ਨੂੰ ਕੀ ਕਹਿਣਾ, ਤੂੰ ਕਹਿੰਦੇ ਦੇ ਪਿਓ ਕਾਲੂ ਨੂੰ ਬੁਲਾ ਕੇ ਲਿਆ। ਪਰ ਹੈ ਉਜਾਰਾ ਜਿਨ ਉਜਰਾਈ। ਇਸ ਪੁੱਤਰ ਨੂੰ ਭੇਜ ਕੇ ਉਹ ਕਾਲੂ ਨੇ ਇਹਦਾ ਖੇਤ ਉਜਾੜਿਆ, ਉਹ ਇਹਦਾ ਸਾਰਾ ਪਿੰਡੇ ਪੈਸਾ ਭਰੇਗਾ। ਗਯੋ ਬੇਗ ਕਾਲੂ ਆਹੂਤਾ। ਇੱਕ ਨੌਕਰ ਚਾਕਰ ਛੇਤੀ ਦੇ ਕੇ ਗਿਆ ਤੇ ਕਾਲੂ ਨੂੰ ਹਾਕ ਮਾਰੀ। ਚਲੋ ਪੂਤ ਕੀ ਪਿਖ ਕਰਤੂਤਾ। ਚੱਲ ਕਾਲੂ ਆਪਣੇ ਪੁੱਤਰ ਦੀ ਦੇਖ ਲਾ ਕਿਹੋ ਜੀ ਕਰਤੂਤ ਹੈ। ਹਮਕੋ ਰਾਹਕ ਤਾਹੇ ਕਿਦਾਰਾ। ਜਿਹੜਾ ਫਲਾਨਾ ਪਿੰਡ ਦਾ ਜਿਮੀਦਾਰ ਉਹਦਾ ਸਾਰਾ ਖੇਤ ਬਾਰ ਦੇਨ ਸਭ ਦੀਨ ਉਜਾਰਾ। ਮੇਰੇ ਪੁੱਤਰ ਨੇ ਗੂੰਗਾਂ ਮੱਝਾਂ ਵਾੜ ਕੇ ਸਾਰਾ ਖੇਤ ਉਜਾੜ ਦਿੱਤਾ। ਸੁਣ ਕਰ ਮਨ ਮੈਂ ਹੈ ਤਿੰਨ ਦੁੱਖ ਪਾਵਾ। ਇਸ ਤਰ੍ਹਾਂ ਕਾਲੂ ਜੀ ਨੇ ਸੁਣ ਕੇ ਉਹ ਨੌਕਰ ਤੋਂ ਮਨ ਵਿੱਚ ਬੜਾ ਦੁੱਖ ਪਾਇਆ। ਸੁਤ ਨਾਨਕ ਕਬ ਸੁਖ ਨਾ ਦਿਖਾਵਾ। ਗੁਰੂ ਨਾਨਕ ਸਾਹਿਬ ਜੀ ਪੁੱਤ ਤਾਂ ਕਰੇ ਹੋ ਗਿਆ, ਕਦੇ ਸੁਖ ਤਾਂ ਇਹਨੇ ਥੋੜਾ ਦਿਖਾਇਆ ਹੀ ਨਹੀਂ। ਭ੍ਰਿਤ ਸੰਗ ਪਹੁੰਚਤ ਭਾ ਤਿਹ ਮਾਂ। ਹਾਂ, ਨੌਕਰ ਦੇ ਸਾਥ ਕਹਿੰਦੇ ਉੱਥੇ ਆ ਪਹੁੰਚਿਆ ਕਾਲੂ। ਰਾਏ ਨਿਕਟ ਸ੍ਰੀ ਨਾਨਕ ਜਿਹ ਮਾਂ। ਰਾਏ ਬੁਲਾਰ ਦੇ ਕੋਲ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਮੌਜ ਨਾਲ। ਭਿਖ ਬੁਲਾਰ ਕਹਿ ਵਾਕ ਕਠੋਰਾ। ਕਾਲੂ ਨੂੰ ਆਇਆ ਵੇਖ ਕੇ ਰਾਏ ਬੁਲਾਰ ਫਿਰ ਸਖਤ ਹੋ ਕੇ ਬਚਨ ਕਹਿਣ ਲੱਗਿਆ। ਸੁਣ ਕਾਲੂ ਤੁਜ ਭੈ ਨਹਿ ਥੋਰਾ। ਸੁਣ ਲਾ ਕਾਲੂ, ਤੈਨੂੰ ਕੋਈ ਮਾੜਾ ਮੋਟਾ ਡਰ ਪੈ ਹੈਗਾ ਕਿ ਨਹੀਂ। ਗੋਚਾਰਨ ਕੋ ਸੁਤ ਮਸਤਾਨਾ। ਗੁਆ ਮੱਝਾਂ ਚਰਾਉਣ ਵਾਸਤੇ ਆਪਣਾ ਦਵਾਨਾ ਪਸਤਾਨਾ ਜਾ ਪੁੱਤ ਭੇਜਿਓ ਜਿਨ ਸਾਹਿਬ ਖੇਤ ਚਰਾਨਾ। ਕਹਿੰਦੇ ਭੇਜਤਾ ਜੀ ਨੇ ਆ ਸਾਰਾ ਜਿਵੇਂ ਦਾ ਖੇਤ ਉਜਾੜ ਕੇ ਰੱਖਤਾ। ਇਹ ਜੋ ਕਰਮ ਨਿਭੈ ਇਉਂ ਕਰਕੇ ਕਿਉਂ ਕਰਕੇ। ਇਹ ਜੋ ਕਰਮ ਨਿਭੈ ਕਿਉਂ ਕਰਕੇ। ਜਿਹੜਾ ਕਹਿੰਦੇ ਕਰਤਾ ਬਜਾ ਕੀਤਾ ਇਸ ਤਰ੍ਹਾਂ ਵੀ ਕਿਵੇਂ ਨਿਭੇਗੀ। ਗੋ ਧਨ ਲੇ ਹੋ ਉਜਾਰਾ ਭਰ ਕੇ। ਇਸ ਕਰਕੇ ਸਿੱਧੀ ਗੱਲ ਹੈ, ਜਿਹੜਾ ਗੂਆ ਮੱਝਾਂ ਨੇ ਉਜਾੜਾ ਕੀਤਾ ਇਹਦਾ ਪੈਸਾ ਵੀ ਤੂੰ ਭਰ। ਅਸ ਸੁਣ ਕਰ ਸ੍ਰੀ ਨਾਨਕ ਬਾਨੀ। ਜਦੋਂ ਰਾਏ ਬੁਲਾਰ ਕਾਲੂ ਪਿਤਾ ਜੀ ਨੂੰ ਕਹਿ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਸੁਣੇ। ਬੋਲੇ ਕਲਾਵਾਨ ਗੁਣ ਖਾਨੀ। ਜੋ ਕਲਾ ਸ਼ਕਤੀਆਂ ਵਾਲੇ ਤੇ ਗੁਣਾਂ ਦੇ ਖਾਣੋ ਰਾਏ ਬੁਲਾਰ ਨੂੰ ਬੋਲੇ। ਬਿਘਨ ਨ ਖੇਤੀ ਮਹਿ ਕਿਨ ਕੀਨਾ। ਰਾਏ ਬੁਲਾਰ, ਇਹਦੇ ਖੇਤੀ ਨੂੰ ਤਾਂ ਕਿਸੇ ਨੇ ਬਿਲਕੁਲ ਕੋਈ ਬਿਘਨ ਨੀ ਪਾਇਆ, ਕੁਛ ਨੀ ਕਰਿਆ ਕਰਾਇਆ। ਤੁਮ ਕਸ ਚਾਹੋ ਉਜਾਰਾ ਲੀਨਾ। ਮੇਰੇ ਪਿਤਾ ਤੋਂ ਖੇਤ ਉਜਾੜੇ ਦਾ ਕਿਵੇਂ ਤੁਸੀਂ ਪੈਸਾ ਲੈਣਾ ਚਾਹੁੰਦੇ। ਇੱਕ ਨਾ ਖੇਤ ਕੋ ਪਾਤ ਨਿਪਾਤੇ। ਝੂਠ ਮਾਰੀ ਜਾਂਦਾ, ਬਕਵਾਸ ਮਾਰਦਾ, ਇੱਕ ਪੱਤਾ ਵੀ ਨੀ ਹਿਲਾਇਆ ਹੈ। ਬਾਦ ਬਦਤ ਤੁਮ ਬੈਨ ਰਸਾਤੇ। ਕਹਿੰਦੇ ਐਵੇਂ ਵਿਅਰਥ ਕਹਿੰਦੇ ਬੋਲਦਾ ਇਹ ਜਿਮੀਦਾਰ, ਤੁਸੀਂ ਐਵੇਂ ਗੁੱਸੇ ਹੋਈ ਜਾਂਦੇ ਮੇਰੇ ਪਿਤਾ ਤੇ। ਜੇ ਕ੍ਰਿਖ ਖਾਈ ਮਹਿਖਨ ਤੇ ਨਾ। ਬੁਲਾਰ ਜੀ, ਜੇ ਸਾਡੀਆਂ ਗੂਆਂ ਮੱਝਾਂ ਨੇ ਜਿਮੀਦਾਰ ਦੀ ਖੇਤੀ ਖਾਧੀ ਹੋਵੇ, ਉਜਾੜੀ ਹੋਵੇ, ਤੋ ਤੁਮ ਲੈ ਹੋ ਚਾਹੋ ਜੋ ਲੈਣਾ। ਫਿਰ ਜਿਹੜਾ ਲੈਣਾ ਚਾਹੁੰਦੇ ਆ ਤੁਸੀਂ ਸਾਡੇ ਕੋਲੋਂ ਲੈ ਲਿਓ, ਜਦੋਂ ਅਸੀਂ ਕਰਿਆ ਹੀ ਕੁਛ ਨੀ, ਕਿਉਂ ਦਈਏ। ਜੇ ਗਵਾਰ ਤਿਤ ਬਚਨ ਪ੍ਰਤੀਤੂ। ਇਸ ਕਰਕੇ ਜਿਹੜਾ ਬੇਸਮਝਾ ਜੱਟ ਖੜੋਤਾ ਹੈ ਨਾ, ਇਹਦੇ ਬਚਨਾਂ ਤੇ ਤੁਸੀਂ ਯਕੀਨ ਕਰੀ ਜਾਂਦੇ। ਸੁਣ ਕਰ ਸਿਆਣੇ ਧਰਤ ਨਾ ਚੀਤੂ। ਕਹਿੰਦੇ ਜਿਹੜੇ ਸਿਆਣੇ ਹੁੰਦੇ ਉਹ ਤਾਂ ਮੂਰਖਾਂ ਦੇ ਬਚਨ ਸੁਣ ਕੇ ਯਕੀਨ ਕੋਈ ਕਰਦੇ ਨੀ, ਤੂੰ ਕਿਉਂ ਮੂਰਖ ਬਣਦੇ ਨੇ ਮਗਰ ਲੱਗ ਕੇ। ਕੌਣ ਬੋਲਿਓ ਸੁਣ ਕਰ ਕ੍ਰਿਖਕਾਰਾ। ਕਿਉਂ ਮਹਾਰਾਜ, ਤਾਂ ਸੁਣ ਕੇ ਉਹ ਜਿਮੀਦਾਰ ਫਿਰ ਬੋਲਿਆ ਛੇਤੀ। ਸਾਬਤ ਏਕ ਨਾ ਕੋਨ ਕਦਾਰਾ। ਗੁਰੂ ਨਾਨਕ ਝੂਠ ਬੋਲਦਾ, ਉਹਨੇ ਤਾਂ ਇੱਕ ਪੱਤਾ ਵੀ ਸਾਬਤਾ ਨੀ ਛੱਡਿਆ, ਸਾਰੇ ਹੀ ਝਾੜ ਸੁੱਟਿਆ। ਗੁਮਾ ਪਠਵਹ ਮਾਨਵ ਹੇ ਰਹਿ ਤਾਸੂ। ਹੇ ਰਾਏ ਬੁਲਾਰ ਜੀ, ਜੇ ਮੇਰੇ ਬਚਨ ਤੇ ਤੁਹਾਨੂੰ ਭਰੋਸਾ ਨੀ ਆਉਂਦਾ, ਆਪਣੇ ਵੱਲੋਂ ਕੋਈ ਨੌਕਰ ਚੱਕਰ ਭੇਜੋ, ਖੇਤ ਨੂੰ ਜਾ ਕੇ ਵੇਖੇ। ਮੈਂ ਨਹਿ ਕਹਾਂ ਕੂਰ ਤੁਮ ਪਾਸੂ। ਮੈਂ ਤੁਹਾਡੇ ਕੋਲ ਖੜੋਤਾ ਬਿਲਕੁਲ ਕਹਿੰਦੇ ਝੂਠ ਨੀ ਬੋਲ ਰਿਹਾ, ਕਹਿ ਰਿਹਾ। ਯੁਗਮ ਬਚਨ ਸੁਣ ਸੰਸੈ ਆਇਆ। ਇਧਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪੱਤਾ ਵੀ ਨੀ ਹਿਲਾਇਆ, ਉਧਰ ਕਹਿੰਦਾ ਰਿਹਾ ਕੱਖ ਨੀ ਹੈ। ਦੋਹਾਂ ਤੋਂ ਸੁਣ ਕੇ ਸੰਸਾ ਹੋ ਗਿਆ ਰਾਏ ਬੁਲਾਰ ਨੂੰ। ਨਿਰਣੈ ਕਾਰਨ ਮਨ ਜੋ ਪਠਾਇਆ। ਉਸ ਵੇਲੇ ਵੀ ਖੇਤ ਉਜੜਿਆ ਹੈ ਕਿ ਨਹੀਂ ਉਜੜਿਆ, ਨਿਰਣਾ ਕਰਨ ਵਾਸਤੇ ਇੱਕ ਸੇਵਕ ਭੇਜ ਦਿੱਤਾ। ਫਿਰ ਉਹ ਫਿਰ ਕੇ ਨਰ ਚੌਂਕਾ ਤੇ ਜਿਹੜਾ ਭੇਜਿਆ ਉਸ ਪੁਰਸ਼ ਨੇ ਕਹਿੰਦੇ ਚਾਰ ਫੇਰੇ ਫਿਰ ਕੇ ਚੰਗੀ ਤਰ੍ਹਾਂ ਖੇਤ ਵੇਖਿਆ। ਬਿਘਨ ਨਾ ਦੀਸੈ ਮੁਰਿਓ ਤਹਾਂ ਤੇ। ਕਹਿੰਦੇ ਕੋਈ ਉੱਥੇ ਬਿਘਨ ਨੀ, ਪੱਤਾ ਵੀ ਨੀ ਟੁੱਟਿਆ, ਕਿਰੀ ਉਹ ਮੁੜਿਆ ਆ ਵਾਪਸ। ਆਏ ਰਾਏ ਸੋ ਬਾਤ ਜਨਾਈ। ਆਉਂਦਿਆਂ ਸਾਰ ਨੌਕਰ ਨੇ ਰਾਏ ਬੁਲਾਰ ਦੇ ਸਾਥ ਬਚਨ ਕਿਹਾ। ਮੈਂ ਹੇਰੀ ਫਿਰ ਕੇ ਚੌਂਕਾਈ। ਰਾਏ ਬੁਲਾਰ ਜੀ, ਮੈਂ ਜਿਹੜੀ ਖੇਤੀ ਆ ਚਾਰ ਸਫੇਰੇ ਤੋਂ ਫਿਰ ਤੁਰ ਕੇ ਚੰਗੀ ਤਰ੍ਹਾਂ ਵੇਖੀ ਹੈ। ਨਹਿ ਪਾਸ ਖੋਜ ਨਾ ਬੂਟਾ ਤੂਟਾ। ਨਾਨਕ ਸਾਹਿਬ ਸੱਚ ਕਹਿੰਦੇ ਹੈ, ਕੋਈ ਕਹਿੰਦੇ ਉੱਥੇ ਪੈਰ ਪਸ਼ੂ ਡੰਗਰ ਦਾ ਖੁਰਾ ਨੀ, ਕੋਈ ਪੈਰ ਨਹੀਂ ਹੈ, ਕੋਈ ਖੇਤ ਆ, ਇੱਕ ਬੂਟਾ ਵੀ ਨਹੀਂ ਟੁੱਟਿਆ ਹੈ। ਰਹਿਓ ਨਿਸਰ ਸਭ ਸਾਬਤ ਬੂਟਾ, ਕਹਿੰਦੇ ਬਿਲਕੁਲ ਸਾਰੇ ਬੂਟੇ ਸਾਬਤ ਹੈ ਤੇ ਐਨ ਚੰਗੀ ਤਰ੍ਹਾਂ ਕਹਿੰਦੇ ਹਰੇ ਭਰੇ ਖੜੋਤੇ ਹੈ, ਸਾਰੇ ਦਾਣੇ ਹੈ ਜਵਾਨ ਨੂੰ ਪੂਰੇ ਲੱਗੇ ਹੋਏ ਛਿੱਟੇ। ਚਹੂ ਔਰ ਕਿਤ ਬਾਰ ਨ ਤੋਰੀ, ਹਾਏ ਕਹਿੰਦਾ ਬਾੜ ਭੰਨ ਕੇ ਖੇਤੀ ਚ ਗੂੰਗਾ ਮਜਾ ਮਾਰਨੀਆਂ, ਚਾਰ ਸਪੇਰੇ ਬਾਹਰ ਵਧੀ ਹੈ ਕਿਤੋਂ ਟੁੱਟੀ ਫੁੱਟੀ ਨਹੀਂ। ਹਰੀ ਖਰੀ ਪੂਜਰੀ ਸੁਜੋਰੀ, ਆ ਜ਼ਿਮੀਦਾਰ ਦੀ ਜਿੰਨੀ ਖੇਤੀ ਹਰੀ ਭਰੀ ਖੜੋਤੀ ਹੈ, ਚੰਗੀ ਤਰ੍ਹਾਂ ਕਹਿੰਦੇ ਧਰਤੀ ਨਾਲ ਜੜੀ ਜੁੜੀ ਹੋਈ ਹੈ। ਰਾਹਕ ਝੂਠੋ ਦੇਤ ਦੁਹਾਈ, ਇਹ ਰਾਏ ਬੁਲਾਰ ਜੀ ਹੈ ਜਿਹੜਾ ਜ਼ਿਮੀਦਾਰ ਕਮਲਾ, ਇਹਨਾਂ ਵਿੱਚ ਝੂਠਾ ਕਹਿੰਦੇ ਦੁਹਾਈਆਂ ਦਾ ਰੌਲਾ ਪਾਉਂਦਾ ਹੈ। ਉਚਿਤ ਦੰਡ ਕਹਿ ਇਹ ਹੈ ਨਰ ਰਾਈ, ਇਹ ਰਾਏ ਬੁਲਾਰ ਜੀ ਹੈ ਜਿਹੜਾ ਜ਼ਿਮੀਦਾਰ, ਤਾਂ ਦੰਡ ਦੇਣ ਦੇ ਜੋਗਰ ਮਾਰੋ ਇਹਦੇ 5 ਸਾਲ। ਸੁਣ ਕਰ ਕ੍ਰਿਖਕ ਮਨ ਹੈ ਬਿਸਮਾਨਾ, ਜ਼ਿਮੀਦਾਰ ਸੁਣ ਕੇ ਉਹ ਨੌਕਰ ਤੋਂ ਬੜਾ ਅਚਰਜ ਹੋ ਗਿਆ, ਕਹਿੰਦਾ ਵੀ ਇਹ ਗੱਲ ਕੀ ਕਹਿੰਦਾ ਹੈ। ਨਿਜ ਹੇਰਨ ਕੋ ਕੀਨ ਪਿਆਨਾ, ਹਾਂ ਫਿਰ ਆਪ ਵੇਖਣ ਵਾਸਤੇ ਖੇਤ ਵੱਲ ਨੂੰ ਗਿਆ ਏ। ਪੂਰਨ ਸਰਸ ਜਹਾ ਚਹ ਕੋਨਾ, ਹਾਂ ਜਿਹੜਾ ਖੇਤ ਕਹਿੰਦੇ ਚਾਰੇ ਤਰਫਾਂ ਚੰਗੀ ਤਰ੍ਹਾਂ ਕਹਿੰਦੇ ਬਹੁਤਾ ਹਰਾ ਭਰਾ ਖੜੋਤਾ। ਮਤਵਾਰੇ ਜਿਮ ਕੀਨ ਸਮੋਨਾ, ਹਾਂ ਜਿਹਨੇ ਕਹਿੰਦੇ ਮਤਵਾਲੇ ਜੇ ਹੁੰਦੇ ਨਾ, ਫਿਰ ਉਹਨੂੰ ਵਾਂਗ ਕਹਿੰਦੇ ਚੁੱਪ ਜਾ ਹੋ ਗਿਆ। ਸਭ ਕਿਦਾਰ ਉਜਰਾ ਅਬ ਹੇਰੇ, ਜ਼ਿਮੀਦਾਰ ਕਹਿੰਦਾ ਵੀ ਹੁਣ ਤਾਂ ਮੈਂ ਵੇਖ ਕੇ ਗਿਆ, ਸਾਰਾ ਖੇਤ ਉਜੜਿਆ ਪਿਆ। ਗਯੋ ਰਾਏ ਢਿੱਗ ਲੱਗੀ ਨ ਦੇਰੇ, ਬਹੁਤਾ ਸਮਾਂ ਤਾਂ ਲੱਗਿਆ ਨੀ, ਸਿਰਫ ਗੁੰਗਾ ਮੱਝਾਂ ਨੂੰ ਮੂਹਰੇ ਲਾ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਰਾਏ ਬੁਲਾਰ ਕੋਲ ਹੀ ਗਿਆ। ਆਵਤ ਲੋ ਹਰੇ ਆਵਲ ਭਾਰੀ, ਕਹਿੰਦੇ ਹੁਣ ਮੇਰੇ ਦੂਸਰੀ ਵਾਰ ਮੁੜ ਕੇ ਆਉਂਦਿਆਂ ਆਉਂਦਿਆਂ ਕਹਿੰਦੇ ਸਾਰੀ ਹਰੀ ਭਰੀ ਹੋ ਗਈ। ਭਯੋ ਨ ਕਾਰਨ ਜਾਤ ਵਿਚਾਰੀ, ਕਹਿੰਦੇ ਵੀ ਸੋਚਿਆ ਵਿਚਾਰਾ ਨੀ ਜਾਂਦਾ ਇਹ ਕੀ ਕਾਰਨ ਹੋ ਗਿਆ ਹੈ। ਲੱਜਿਤ ਹੋਏ ਨਾ ਗਾ ਢਿੱਗ ਰਾਊ, ਜ਼ਿਮੀਦਾਰ ਕਹਿੰਦੇ ਵੀ ਸ਼ਰਮ ਜਾ ਹੋ ਗਿਆ, ਵਾਪਸ ਫਿਰ ਰਾਏ ਬੁਲਾਰ ਕੋਲ ਨੀ ਗਿਆ। ਪਰੇ ਉਹ ਨਾ ਪ੍ਰਭ ਭਗ ਜਾਨ ਪ੍ਰਭਾਉ, ਤੇਜ ਪ੍ਰਤਾਪ ਵੀ ਜਾਣ ਕੇ ਦੇਖੋ ਆ ਕੇ ਜ਼ਿਮੀਦਾਰ ਗੁਰੂ ਨਾਨਕ ਸਾਹਿਬ ਦੇ ਚਰਨੀ ਨੀ ਪਿਆ, ਮਾੜੇ ਭਾਗ ਸੀ। ਮੰਦ ਕਰਮ ਥੋ ਭਾਗ ਨ ਜਾਗਾ, ਹਾਂ ਕੋਈ ਚੰਗਾ ਭਾਗ ਨੀ ਜਾਣਿਆ, ਮਾੜਾ ਕਰਮ ਕੀਤਾ ਹੋਇਆ ਸੀ। ਬਿਸਮੈ ਹੋਏ ਖੇਤ ਅਨੁਰਾਗਾ, ਚਰਜਾ ਹੋ ਕੇ ਖੇਤ ਦਾ ਹੀ ਪ੍ਰੇਮੀ ਪਿਆਰਾ ਉੱਥੇ ਗੇੜੇ ਕੱਢਦਾ ਰਿਹਾ, ਮਹਾਰਾਜ ਦੇ ਚਰਨੀ ਨੀ ਆ ਕੇ ਪਿਆ। ਸ੍ਰੀ ਨਾਨਕ ਕਾਲੂ ਪਿਤ ਸੰਗਾ, ਇੱਧਰ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਤਾ ਦੇ ਨਾਲ ਚੱਲੇ ਸਦਨ ਕੋ ਸਹਿਤ ਉਮੰਗਾ, ਚਾਵਰ ਸ਼ਾਹ ਸਹਿਤ ਗੁਆ ਮੱਝਾਂ ਨੂੰ ਲੈ ਕੇ ਘਰ ਵੱਲ ਨੂੰ ਚੱਲ ਪਏ। ਭਯੋ ਖੇਤ ਰਖਵਾਰੋ ਝੂਠਾ, ਉੱਧਰ ਜਿਹੜਾ ਜ਼ਿਮੀਦਾਰ ਖੇਤ ਦਾ ਰਖਵਾਲਾ ਸੀ ਉਹ ਬਿਲਕੁਲ ਸੋੜਾ ਨੇ ਝੂਠਾ ਹੋ ਗਿਆ। ਜਿਹ ਕੋ ਮਹਿਕੀ ਖੇਤਾ ਮੂਠਾ, ਜਿਸ ਦੀ ਕਹਿੰਦੇ ਖੇਤੀ ਨੂੰ ਗੁਆ ਮੱਝਾਂ ਨੇ ਚੰਗੀ ਤਰ੍ਹਾਂ ਖਾ ਪੀ ਲਿਆ ਸੀ। ਰਾਏ ਲਖਿਓ ਰਾਹਕ ਮਤਵਾਰਾ, ਉਸ ਵੇਲੇ ਰਾਏ ਬੁਲਾਰ ਨੇ ਜਾਣਿਆ ਵੀ ਜਿਹੜਾ ਜ਼ਿਮੀਦਾਰ ਸੀ ਨਾ ਇਹ ਤਾਂ ਐਵੇਂ ਕਮਲਾ ਹੀ ਸੀ। ਬਿਨ ਉਜਰੇ ਕਿਉਂ ਕਰੀ ਪੁਕਾਰਾ, ਤਾਂ ਉਜਰਿਆ ਨੀ ਨੌਕਰ ਦੇ ਕੇ ਆਇਆ, ਉਹਨੇ ਇੱਥੇ ਆ ਕੇ ਕਿਉਂ ਫਰਿਆਦ ਕੀਤੀ ਹੈ। ਪਸ਼ਚਾਤਾਪ ਆਪ ਪੁੰਨ ਕੀਨਾ, ਰਾਏ ਬੁਲਾਰ ਨੇ ਆਪਣੇ ਮਨ ਵਿੱਚ ਹੀ ਆਪ ਹੀ ਪਛੋ ਤਾਵਾ ਜਾ ਕੀਤਾ ਹੈ। ਮੈਂ ਪਰਖਾ ਕਹਿ ਕਿਉਂ ਭੈ ਦੀਨਾ, ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਇਹਨਾਂ ਦੇ ਪਿਤਾ ਨੂੰ ਕਿਉਂ ਐਵੇਂ ਕਠੋਰ ਵਚਨ ਕਹਿ ਕੇ ਇਹ ਕੁਛ ਕੀਤਾ ਮਾੜਾ ਕੀਤਾ ਹੈ। ਅਸਬਿਦ ਸ੍ਰੀ ਨਾਨਕ ਜਗ ਸਾਈ, ਕਵੀ ਜੀ ਕਹਿੰਦੇ ਇਸ ਤਰ੍ਹਾਂ ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਅਦਭੁਤ ਲੀਲਾ ਕਰਤ ਸੁਹਾਈ, ਸੋਮਨੀਕ ਅਚਰਜੀ ਲੀਲਾ ਕਰ ਰਹੇ ਥੇ। ਗੋ ਮਹਿਖਨ ਕੇ ਚਾਰਨ ਕਾਰਨ, ਗੋਆਂ ਮੱਝਾਂ ਦੇ ਕਹਿੰਦੇ ਚਾਰਨ ਦੇ ਵਾਸਤੇ। ਨਿਤ ਬਨ ਜੈ ਹੈ ਬਿਪਤ ਬਿਦਾਰਨ, ਜੋ ਗਰੀਬਾਂ ਦੇ ਗ੍ਰੀਹ ਦੁੱਖਾਂ ਦੇ ਬਿਪਤਾਂ ਨੂੰ ਦੂਰ ਕਰਨ ਵਾਲੇ ਹੈ, ਹਮੇਸ਼ਾ ਕਹਿੰਦੇ ਬਾਹਰ ਚਲੇ ਜਾਂਦੇ। ਆਏ ਅਨਿਛਤ ਖੇਤ ਅਗਾਰੈ, ਬਸ ਰੋਜ਼ ਦਾ ਕੰਮ ਹੈ ਸੁੱਤੇ ਸਿਰ ਜਿਹੜਾ ਅੱਗੇ ਕਹਿੰਦੇ ਜਾਂਦਿਆਂ ਜਾਂਦਿਆਂ ਖਰਾ ਹਰਾ ਭਰਾ ਖੇਤ ਆ ਜਾਵੇ। ਖਾਨ ਲਗਹਿ ਨ ਹੈ ਤਿੰਨ ਹੈ ਨਿਵਾਰੈ। ਆਓ ਗੂੰਗਾ ਵਜਾ ਖਾਣ ਲੱਗ ਪੈਂਦੀਆਂ, ਮਹਾਰਾਜ ਬਿਲਕੁਲ ਉਹਨਾਂ ਨੂੰ ਹਟਾਉਂਦੇ ਨਹੀਂ। ਇਸ ਬਿਦ ਕੇਤੇ ਖੇਤ ਨਿਪਾਤੇ, ਇਸ ਤਰ੍ਹਾਂ ਕਹਿੰਦੇ ਇੱਕ ਖੇਤ ਨੀ ਆ ਬੇਨਤੀ, ਖੇਤ ਉਜਾੜ ਦਿੱਤੇ ਸਨ। ਪੁਨ ਭੇ ਤਸ ਰਾਹਕ ਵਿਨ ਜਾਤੇ, ਜਿਹੜੇ ਜ਼ਿਮੀਦਾਰ ਸੀ ਨਾ ਉਹ ਖੇਤਾਂ ਦੇ ਮਾਲਕ, ਉਹਨਾਂ ਦੇ ਬਿਨਾਂ ਜਾਣੋ ਤੇ ਉਸੇ ਤਰ੍ਹਾਂ ਕਹਿੰਦੇ ਰਾਤੋ ਰਾਤ ਫਿਰ ਉਹ ਹਰੇ ਭਰੇ ਹੋ ਜਾਂਦੇ। ਸੋ ਬਹਿ ਸਭ ਸੁਰ ਵੀ ਤਨ ਪੀਨਾ, ਜਿੰਨੀਆਂ ਗੂੰਗਾਂ ਮੱਝਾਂ ਉਹਨਾਂ ਦਾ ਕਹਿੰਦੇ ਸਰੀਰ ਤਕੜਾ ਰਿਸ਼ਟ ਪੁਸ਼ਟ ਹੋਇਆ ਸੋਭਦਾ, ਸ਼ੀਰ ਦੇਹ ਬਹੁ ਵੱਡ ਆ ਪੀਨਾ, ਇਸ ਤਰ੍ਹਾਂ ਕਹਿੰਦੇ ਦੁੱਧ ਬੜਾ ਦੇ ਰਹੀਆਂ ਤੇ ਪੀਨਾ ਲਾ ਲੇਵਾ ਜਾ ਬੜਾ ਵਧਿਆ ਹੋਇਆ। ਤਿੰਨ ਪ੍ਰਤ ਮਾਖਣ ਹੋਤ ਸਵਾਇਆ, ਗੂੰਗਾਂ ਮੱਝਾਂ ਖੁੱਲਾ ਖਾ ਕੇ ਆਉਣਗੀਆਂ ਤੇ ਦੁੱਧ ਬਹੁਤ ਦਿੰਦੀਆਂ ਤੇ ਮੱਖਣ ਵੀ ਫਿਰ ਜ਼ਿਆਦਾ ਹੀ ਹੋਣਾ। ਕਾਲੂ ਹੇਰ ਹੇਰ ਹਰ ਖਾਇਆ, ਪਿਤਾ ਕਾਲੂ ਜੀ ਵੇਖ ਵੇਖ ਕੇ ਦੁੱਧ ਤੇ ਮੱਖਣ ਬੜਾ ਖੁਸ਼ ਹੁੰਦਾ। ਬਾਸਨ ਵੱਡੇ ਮਾਹ ਦੱਦ ਪਾਈ, ਇੱਧਰ ਜਿਹੜੀ ਘਰ ਦੀ ਦਾਸੀ ਹੈ ਵੱਡੇ ਸਾਰੇ ਭਾਂਡੇ ਚ ਦਹੀਂ ਜਾ ਪਾ ਪੂ ਕੇ, ਦਾਸੀ ਮੱਥ ਹੈ ਜ਼ੋਰ ਕਰ ਲਾਈ, ਹੱਥਾਂ ਦਾ ਜ਼ੋਰ ਲਾ ਕੇ ਬਲ ਲਾ ਕੇ ਰਿੜਕਦੀ ਹੈ। ਰੱਖ ਹੈ ਮੱਖਣ ਮਾਤ ਸਵਾਰੀ, ਮਾਤਾ ਤ੍ਰਿਪਤਾ ਜੀ ਜਿਹੜਾ ਮੱਖਣ ਨਿਕਲਿਆ ਉਹਨੂੰ ਕਹਿੰਦੇ ਸਵਾਰ ਸਵਾਰ ਕੇ ਖਿੱਚ ਖਿੱਚ ਕੇ ਗਰਮ ਕਰਕੇ ਘਿਓ ਬਣਾ ਬਣਾ ਰੱਖਦੇ। ਸੁਤ ਹੈ ਖੁਆਬਤ ਰੁਚ ਅਨੁਸਾਰੀ, ਜਿੰਨੀ ਗੁਰੂ ਨਾਨਕ ਸਾਹਿਬ ਦੀ ਰੁਚੀ ਹੁੰਦੀ ਓਨਾ ਖੁੱਲਾ ਡੁੱਲਾ ਇਹਨਾਂ ਨੂੰ ਵੀ ਛਕਾ ਦਿੰਦੇ। ਬਤਸ ਬ੍ਰਿੰਦ ਬਾਪ ਪੁਸ਼ਟ ਸੁਹਾਏ, ਗੂੰਗਾਂ ਮੱਝਾਂ ਦੇ ਜਿਹੜੇ ਬੱਚੇ ਹੈ ਨਾ ਉਹ ਬੱਚੇ ਜੇ ਕੱਟੇ ਜੇ ਉਹਨਾਂ ਦੇ ਸਰੀਰ ਵੀ ਬੜੇ ਰਿਸ਼ਟ ਪੁਸ਼ਟ ਹੋ ਗਏ। ਪੈ ਪੀਵੇ ਹੈ ਬਹੁ ਰਹੇ ਅਗਾਏ, ਦੁੱਧ ਖੁੱਲਾ ਚੁੰਘਦੇ ਤੇ ਰਜੇ ਪੁਜੇ ਰਹਿੰਦੇ। ਅਸਬਿਦ ਕਿੰਚਤ ਕਾਲ ਬਿਤਾਇਓ, ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੂੰਗਾਂ ਮੱਝਾਂ ਚਾਰਦਿਆਂ ਕੁਝ ਕੁ ਸਮਾਂ ਥੋੜਾ ਜਿਹਾ ਲੰਘਾਇਆ। ਜੰਤਨ ਜਾਨ ਉਧਾਰਨ ਆਇਓ, ਜਿਹੜੇ ਗੁਰੂ ਨਾਨਕ ਸਾਹਿਬ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਆਏ ਹੈ ਉਹ ਥੋੜਾ ਸਮਾਂ ਇਸ ਤਰ੍ਹਾਂ ਹੀ ਗੁਜ਼ਾਰ ਕਰ ਰਹੇ ਹਨ। ਇਸ ਤਰ੍ਹਾਂ ਦਾ ਇਹ ਪ੍ਰਸੰਗ ਜੋ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ, ਬਾਬਾ ਬੁੱਢਾ ਸਾਹਿਬ, ਭਾਈ ਜੀਵਾ ਆਦਿ ਸਰੋਤਿਆਂ ਨੂੰ ਸੁਣਾਇਆ ਸੀ, ਉਸੇ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਕੀਤਾ ਹੈ, ਉਹ ਅੱਜ ਆਪਾਂ ਰਲ ਮਿਲ ਕੇ ਸਰਵਣ ਕੀਤਾ ਹੈ। ਇਸ ਤੋਂ ਅੱਗੇ ਜਿਵੇਂ ਆਪ ਜੀ ਦੇ ਉਹ ਸੋਹਣੇ ਸਰੀਰ ਦੇ ਉੱਪਰ ਸ਼ੇਸ਼ ਨਾਗ ਨੇ ਆ ਕੇ ਛਾਇਆ ਕੀਤੀ ਅਤੇ ਰਾਏ ਬੁਲਾਰ ਨੂੰ ਦੇਖ ਕੇ ਆਪ ਜੀ ਉੱਪਰ ਅਥਾਹ ਸ਼ਰਧਾ ਭਰੋਸਾ ਆ ਗਿਆ ਸੀ, ਆਪ ਜੀ ਦਾ ਸਾਧਕ ਸਿੱਖੀ ਸਜ ਗਿਆ ਸੀ। ਇਹੋ ਜਿਹੇ ਜਿਹੜੇ ਪ੍ਰਸੰਗ ਹੈ ਅਗਲੇ ਇਤਿਹਾਸ ਵਿੱਚ ਆਉਣਗੇ, ਰੜ ਮੜ ਕੇ ਸਮੇਂ ਅਨੁਸਾਰ ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਬਤਸ ਬ੍ਰਿੰਦ ਬਾਪ ਪੁਸ਼ਟ ਸੁਹਾਏ, ਪੈ ਪੀਵਹਿ ਬਹੁ ਰਹਿ ਅਗਾਏ, ਅਸਬਿਦ ਕਿੰਚਤ ਕਾਲ ਬਿਤਾਇਓ, ਜੰਤਨ ਜੌਨ ਉਧਾਰਨ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜੰਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ,